ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਗੁਰੂ ਸਾਹਿਬ ਜੀਓ ਦੋਹਰਾ ਵਿਸ਼ਿਅਨ ਤੇ ਬੈਰਾਗ ਹੋਵੇ ਘਰ ਗੁਰ ਪਗ ਅਨੁਰਾਗ ਲਿਵ ਲਗਾਏ ਜਾਗਤ ਰਹੋ ਸਿਮਰ ਨਾਮ ਵੱਡ ਭਾਗ ਵਿਸ਼ਿਅਨ ਤੇ ਬੈਰਾਗ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਤੱਖ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉੱਚਾ ਸੁੱਚਾ ਸੋਹਣਾ ਸੁੰਦਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਅਤੇ ਲਾਹਾ ਹਾਸਲ ਕਰ ਰਹੇ ਹਾਂ, ਜਿਸ ਨਾਲ ਆਪ ਜੀ ਏਮਨਾਬਾਦ ਤੋਂ ਹੌਲੀ ਹੌਲੀ ਚੱਲਦੇ ਬਟਾਲਾ ਸ਼ਹਿਰ ਵਿਖੇ ਜਿੱਥੇ ਆਪ ਜੀ ਦੀ ਮੂਲ ਚੰਦ ਅਤੇ ਚੰਦੋ ਰਾਣੀ ਦੀ ਸੁਪੁੱਤਰੀ ਸੁਲੱਖਣੀ ਨਾਲ ਗੁਰਮਤਿ ਆਸ਼ੇ ਅਨੁਸਾਰ ਆਪ ਜੀ ਦੇ ਦੱਸੇ ਅਸੂਲਾਂ ਅਨੁਸਾਰ ਸ਼ਾਦੀ ਹੋਈ ਸੀ। ਮੂਲ ਮਨੋਤਨੀਆਂ ਪ੍ਰਕਰਮਾ ਕਰਕੇ ਆਪ ਜੀ ਨੇ ਇਹ ਮਰਿਆਦਾ ਪੂਰੀ ਕੀਤੀ ਸੀ। ਉਹਨਾਂ ਦਾ ਹੁਣ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਗਿਆ, ਆਪ ਜੀ ਜਾਣ ਗਏ ਹਨ, ਇਸ ਕਰਕੇ ਉਹਨਾਂ ਨੂੰ ਵੀ ਸਮਰਥ ਬਖਸ਼ਣ ਵਾਸਤੇ ਭਾਵ ਭਗਤੀ ਬਖਸ਼ਣ ਵਾਸਤੇ ਸਤਿਗੁਰੂ ਜੀ ਚਲੇ ਗਏ, ਬਾਹਰ ਬਾਹਰ ਜਾ ਬੈਠੇ। ਕਿਸੇ ਨੇ ਮੂਲ ਚੰਦ ਨੂੰ ਜਾ ਦੱਸਿਆ ਕ੍ਰੋਧ ਵਿੱਚ ਭਰਿਆ ਹੋਇਆ, ਗੁੱਸੇ ਵਿੱਚ ਲੀਨ ਹੋਇਆ ਹੋਇਆ ਆਇਆ, ਜਿਵੇਂ ਅਗਿਆਨੀ ਮੂਰਖ ਲੋਕ ਬੇਸਮਝ ਲੋਕ ਬਕਵਾਸ ਕਰਦੇ ਗਾਲ ਗਲੋਚ ਕਰਦੇ ਹੁੰਦੇ ਹੈ, ਉਸ ਤਰ੍ਹਾਂ ਸਾਰਾ ਕੁਛ ਇਹਨੇ ਕਰਿਆ ਕਰਾਇਆ। ਇਸੇ ਤਰ੍ਹਾਂ ਇਹ ਕਹਿ ਕਹਾ ਕੇ ਰਾਤਨਾ ਦੇ ਭੋਜਨ ਜੇ ਬਣਾ ਕੇ ਲਿਆ, ਕੱਪੜੇ ਲਿਆ ਵੀ ਆ ਕੱਪੜੇ ਸਾਧਾਂ ਨੇ ਲਾਓ, ਆ ਭੋਜਨ ਖਾਓ। ਗੁਰੂ ਮਹਾਰਾਜ ਨਾ ਭੋਜਨ ਛਕਦੇ ਆ ਨਾ ਕੱਪੜੇ ਪਹਿਨਦੇ, ਫਿਰ ਬਸ ਨਹੀਂ ਕੋਈ ਚੱਲਦਾ ਹੈ। ਇੱਧਰ ਜਿਹੜਾ ਅਜਿਤਾ ਚੌਧਰੀ ਸੀ, ਇਹਦੇ 'ਤੇ ਸਤਿਗੁਰੂ ਦੀ ਬੜੀ ਕਿਰਪਾ ਹੋ ਗਈ ਸੀ, ਭਾਉ ਭਗਤੀ ਵਾਲਾ ਬਣ ਕੇ ਅਧਿਆਤਮਵਾਦੀ ਆਤਮ ਗਿਆਨੀ ਇਹ ਬਣ ਗਿਆ ਸੀ, ਗਿਆਨ ਦਾ ਨੇਤਰ ਇਹਦਾ ਖੁੱਲ ਖਿਲਾ ਗਿਆ ਸੀ ਸਤਿਗੁਰੂ ਦੀ ਕਿਰਪਾ ਮਿਹਰ ਦੁਆਰਾ, ਜਿਸ ਕਰਕੇ ਅਤਿਅੰਤੀ ਸ਼ਰਧਾਲੂ ਬਣਿਆ। ਇਸ ਵੇਲੇ ਪਤਾ ਚੱਲਿਆ ਵੀ ਮੂਲ ਚੰਦ ਅਤੇ ਚੰਦੋ ਰਾਣੀ ਬੇਸਮਝ ਗੁਰੂ ਨਾਨਕ ਸਾਹਿਬ ਜੀ ਨਾਲ ਲੜ ਪੜ ਰਹੇ ਹੈ, ਜੋ ਕੁਛ ਨਹੀਂ ਕਹਿਣਾ ਉਹ ਕੁਛ ਕਹਿ ਕਹਾ ਰਹੇ ਹੈ। ਇਹ ਝਟਪਟ ਪੁੱਜੇ, ਇਹਨਾਂ ਨੂੰ ਸਮਝਾਇਆ ਬੁਝਾਇਆ ਹੈ ਕਿ ਤੁਹਾਨੂੰ ਐਸਾ ਕੁਛ ਕਹਿਣਾ ਇਹਨਾਂ ਨੂੰ ਬਣਦਾ ਨਹੀਂ ਹੈ, ਕਿਉਂਕਿ ਜਦੋਂ ਇਹ ਸਭ ਪਾਸੇ ਤੋਂ ਤਿਆਗੀ ਹੋ ਗਏ, ਸਭ ਕੁਛ ਛੱਡ ਛਡਾ ਦਿੱਤਾ ਹੈ, ਤੁਹਾਡਾ ਇਹਨਾਂ ਨਾਲ ਕੀ ਸੰਬੰਧ ਰਿਹਾ? ਤੁਸੀਂ ਆਪਣੇ ਘਰ ਬੈਠੋ, ਰਹਿ ਗਈ ਤੁਹਾਡੀ ਲੜਕੀ ਦੀ ਗੱਲ, ਉਹਦਾ ਜਿਹੜਾ ਪਾਲਣ ਪੋਸ਼ਣ ਮੈਂ ਕਰਾ ਲਵਾਂਗਾ, ਮੇਰੇ ਘਰ ਛੱਡਿਓ, ਮੇਰੀ ਭੈਣ ਦੇ ਤੋਲੀ ਹੈ, ਮੇਰਾ ਤਾਂ ਉਹ ਕਰਦਿਆ ਮੈਨੂੰ ਸ਼ਰਮ ਆਉਂਦੀ ਹੈ, ਲੋਕ ਕਹਿਣਗੇ ਲੜਕੀ ਨੂੰ ਰੋਟੀ ਨਹੀਂ ਦੇ ਸਕਿਆ। ਜਿੱਤਾ ਚੌਧਰੀ ਕਹਿੰਦਾ ਵੀ ਜੇ ਇਹ ਸਮਝਦਾ ਫਿਰ ਉਹ ਕਿਉਂ ਬਕਵਾਸ ਕਰਨਾ, ਚੁੱਪ ਰਹੋ। ਇਸ ਲੱਖਣੀ ਬੋਲ ਪਈ ਹੈ ਕਿ ਮਹਾਰਾਜ ਤੁਹਾਡੇ ਨਾਲ ਮੇਰਾ ਕੋਈ ਕੰਮ ਹੈ, ਉਹ ਜੋ ਲਫ਼ਜ਼ ਗਏ। ਫਿਰ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਜੇ ਤਾਂ ਦੁੱਖ ਹੋਵੇ ਸੁੱਖਾ ਬਣੇ ਉਹ ਤੂੰ ਸਹਾਰ ਸਕਦੀ ਕਰ ਸਕਦੀ ਹੈ, ਫਿਰ ਦੱਸਦਾ ਲਈ ਰਹੇ। ਇਹਨਾਂ ਦੋਹਾਂ ਨੇ ਕਬੂਲ ਲਿਆ ਹੈ। ਮਹਾਰਾਜ ਕਹਿੰਦੇ ਆਪਣੇ ਸ਼੍ਰੀ ਚੰਦ ਅਤੇ ਲਕਸ਼ਮੀ ਨੂੰ ਸੁਤਨ ਲੈ ਕੇ ਇੱਥੇ ਆ ਬੈਠ, ਜਿੱਥੇ ਵਾਹਿਗੁਰੂ ਸਾਡੀ ਦੇਖ ਰੇਖ ਕਰੇ ਉੱਥੇ ਤੇਰੇ ਪਰਿਵਾਰ ਦੀ ਵੀ ਕਰ ਕਰਾ ਲੈਣੀ ਹੋ ਜਾਏਗੀ। ਇਸ ਤਰ੍ਹਾਂ ਇਹ ਕਹਿ ਕੇ ਸ਼੍ਰੀ ਚੰਦ ਅਤੇ ਲਕਸ਼ਮਣ ਦੇ ਨਾਲ ਲੈ ਕੇ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਬੈਠੀ ਹੈ। ਜਿਹੜਾ ਅਜਿਤਾ ਚੌਧਰੀ ਹੈ ਉਹ ਸਾਰੇ ਪਰਿਵਾਰ ਦੀ ਦੇਖ ਰੇਖ ਕਰੀ ਜਾ ਰਿਹਾ ਹੈ। ਜਿਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਕੁਛ ਸਮਾਂ ਹੋਰ ਰਹੇ ਅਤੇ ਫਿਰ ਕਰਤਾਰਪੁਰ ਸਾਹਿਬ ਵਿੱਚ ਚੱਲ ਕੇ ਆ ਗਏ ਸੀ। ਜਿਵੇਂ ਕਰਤਾਰਪੁਰ ਸਾਹਿਬ ਆਏ ਅਤੇ ਇੱਧਰ ਜਿਹੜਾ ਮੂਲ ਚੰਦ ਹੈ ਅਤੇ ਚੰਦੋ ਰਾਣੀ ਹੈ, ਇਹ ਗੁਰੂ ਮਹਾਰਾਜ ਦਾ ਤੇਜ ਪ੍ਰਤਾਪ ਦੇਖ ਕੇ, ਮਹਿਮਾ ਮਰਿਆਈ ਦੇਖ ਕੇ ਫਿਰ ਆਚਰਨ ਪਏ ਸੀ, ਭੁੱਲਾਂ ਗਲਤੀਆਂ ਮਾਫ ਕਰਵਾ ਲਈਆਂ ਸੀ। ਫਿਰ ਪੰਜ ਭੌਤਿਕ ਸੀ ਤਿਆਗ ਕੇ ਸੱਚਖੰਡ ਗੌਣ ਕਰ ਗਏ ਸਨ। ਜਿਵੇਂ ਇਹਨਾਂ ਨੇ ਸੱਚਖੰਡ ਗੌਣ ਕਰਨ ਕੀਤਾ, ਗੁਰੂ ਮਹਾਰਾਜ ਨੇ ਇਹ ਬਟਾਲੇ ਤੋਂ ਜਾ ਕੇ ਕਰਤਾਰਪੁਰ ਸਾਹਿਬ ਦਾ ਨਾਮ ਨਗਰ ਵਸਾਇਆ। ਇੱਥੇ ਖੇਤੀਬਾੜੀ ਦਾ ਕੰਮ ਗੁਰਸਿੱਖਾਂ ਤੋਂ ਕਰਵਾ ਕੇ ਲੰਗਰ ਚਲਾਇਆ, ਸੰਗਤ ਸੰਗਤ ਕਾਇਮ ਕੀਤੀ। ਉਹ ਕੁਝ ਪ੍ਰਸੰਗ ਆ ਰਿਹਾ ਇਹਦੇ ਨਾਲ ਹੀ। ਜਿਹੜਾ ਲਾਹੌਰ ਦਾ ਕਰੋੜੀ ਮੱਲ ਖੱਤਰੀ, ਬਹੁਤ ਅਹੰਕਾਰੀ, ਬੜਾ ਸ਼ਰਾਬੀ ਕਬਾਬੀ ਸੀ, ਉਹਦਾ ਜਿਵੇਂ ਗੁਰੂ ਮਹਾਰਾਜ ਨੇ ਕਲਾ ਵਰਤਾ ਕੇ ਉਧਾਰ ਸੁਧਾਰ ਕੀਤਾ, ਉਹਨੂੰ ਸਿੱਧੇ ਰਸਤੇ ਪਾਇਆ, ਇਹ ਸਾਰੇ ਪ੍ਰਸੰਗ ਅੱਜ ਆ ਰਹੇ ਹੈ। ਜਿਵੇਂ ਆਉਂਦੇ ਆਪਾਂ ਮਨ ਲਾ ਕੇ ਸੁਣੀਏ ਜੀ। ਵਿਸ਼ਿਆਨ ਤੇ ਬੈਰਾਗ ਹੋਵੇ। ਕਵੀ ਸੰਤੋਖ ਸਿੰਘ ਜੀ ਆਪਣੇ ਮਨ ਦੇ ਤਾਈਂ ਸਿੱਖਿਆ ਦਿੰਦੇ ਆ ਕਿ ਹੇ ਮੇਰੇ ਮਨ, ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੋਈ ਮਾੜੇ ਵਿਸ਼ੇ ਵਿਕਾਰ ਹੈ ਉਹਨਾਂ ਤੋਂ ਬੈਰਾਗਵਾਨ ਹੋ ਕੇ ਕਰ ਗੁਰ ਪਗ ਅਨੁਰਾਗ। ਬੈਰਾਗਵਾਨ ਕੀ ਤਿਆਗੀ ਹੋ ਕੇ ਗੁਰੂ ਮਹਾਰਾਜ ਦੇ ਜਿਹੜਾ ਚਰਨ ਕਮਲ ਹੈ ਉਹਨਾਂ ਦੇ ਨਾਲ ਤੂੰ ਪ੍ਰੇਮ ਪਿਆਰ ਕਰ। ਲਿਵ ਲਗਾਏ ਜਾਗਤ ਰਹੋ। ਮਹਾਰਾਜ ਦੇ ਚਰਨਾਂ ਕਮਲ ਨਾਲ ਪ੍ਰੇਮ ਪਿਆਰ ਕਰਦਾ ਹੋਇਆ ਲਿਵ ਲਗਾ ਕੇ ਸਿਮਰ ਨਾਮ, ਨਾਮ ਨੂੰ ਸਿਮਰ ਅਤੇ ਗਿਆਨ ਜਾਗਰਤਾ ਫਿਰ ਤੂੰ ਜਾਗਦਾ ਰਹੋ। ਇਸਰਾ ਸਿਮਰ ਨਾਮ ਵੱਡ ਭਾਗ, ਇਸ ਤਰ੍ਹਾਂ ਲਿਵ ਲਗਾ ਕੇ ਫਿਰਤੀ ਲਗਾ ਕੇ ਨਾਮ ਸਿਮਰਦਾ ਰਹੋ ਤੇ ਗਿਆਨ ਜਾਗਰਤਾ ਵਿੱਚ ਜਾਗਦਾ ਰਹੋ। ਉਹ ਮਮਤਾ ਦੀ ਨੀਂਦ ਤੋਂ ਤੂੰ ਜਾਗ ਪਿਆ ਗਿਆਨ ਜਾਗਰਤਾ ਵਿੱਚ, ਫਿਰ ਤੂੰ ਮੇਰੇ ਮਨਾਂ ਵੱਡੇ ਭਾਗਾਂ ਵਾਲਾ ਬੜਭਾਗੀ ਹੋ ਜਾਏਗਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਕਿਤਕ ਦਿਵਸ ਜਬ ਰਹਿਤ ਬਿਤਾਏ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਤਥਾ ਹੋਰ ਸਰੋਤਿਓ, ਕੁਝ ਕੁ ਦਿਨ ਜਦੋਂ ਰਹਿੰਦੇ ਆ ਸਤਿਗੁਰੂ ਜੀ ਨੇ ਇੱਥੇ ਬਟਾਲੇ ਸ਼ਹਿਰ ਵਿੱਚ ਬਤੀਤ ਕੀਤੇ। ਦਿਨ ਪ੍ਰਤ ਮਹਿਮਾ ਹੋਏ ਅਧਿਕਾਏ, ਬਟਾਲੇ ਸ਼ਹਿਰ ਵਿੱਚ ਦਿਨੋ ਦਿਨੀ ਮਹਾਰਾਜ ਦੀ ਜਿਹੜੀ ਮਹਿਮਾ ਬਹੁਤੀ ਤੋਂ ਬਹੁਤੀ ਹੋ ਰਹੀ ਹੈ। ਅਵਲੋਕਤ ਸਮਝਿਓ ਤਬ ਮੂਲਾ, ਨਾਨਕ ਸਾਹਿਬ ਮਹਾਰਾਜ ਦੀ ਮਹਿਮਾ ਨੂੰ ਵੇਖ ਵੇਖ ਕੇ ਤਦੋਂ ਮੂਲ ਚੰਦਰਾ ਸਹੁਰਾ ਸਮਝ ਗਿਆ ਹੈ। ਭਾਸਰੀ ਨਾਨਕ ਜਸ ਅਨੁਕੂਲਾ, ਮਹਾਰਾਜ ਦਾ ਜਸ ਹੋ ਰਿਹਾ ਸੀ ਉਸਦੇ ਅਨੁਕੂਲ ਇਹ ਵੀ ਹੋ ਗਿਆ। ਜਿੱਥੇ ਗਾਲਾਂ ਕੱਢਦਾ ਹੁੰਦਾ ਸੀ ਬਕਵਾਸ ਕਰਦਾ, ਉੱਥੇ ਗੁਰੂ ਮਹਾਰਾਜ ਦਾ ਜਸ ਇਹ ਵੀ ਕਰਨ ਲੱਗ ਪਿਆ ਹੈ। ਆਇਓ ਅਪਰ ਤਜੀ ਸਭ ਗਿਣਤੀ, ਹੋਰ ਸਾਰੀ ਜਿਹੜੀ ਗਿਣਤੀ ਮਿਣਤੀ ਵਿਚਾਰ ਜੀ ਛੱਡ ਦਿੱਤੀ ਹੈ ਵੀ ਗੁਰੂ ਮਹਾਰਾਜ ਸਾਡੇ ਜਵਾਈ ਸੀ, ਉਹ ਇਹ ਸਾਧ ਸੰਤ ਬਣ ਗਏ, ਮੇਰੀ ਪਤਨੀ ਲੜਕੀ ਨੂੰ ਛੱਡ ਗਏ, ਉਹ ਸਾਰੀ ਕਹਿੰਦੇ ਜਿਹੜੀ ਵਿਚਾਰ ਜੀ ਛੱਡ ਦਿੱਤੀ ਹੈ ਤੇ ਬਹੁਤ ਹੀ ਸ਼ਰਧਾ ਧਾਰ ਕੇ ਚੱਲ ਕੇ ਆਇਆ ਹੈ। ਹੱਥ ਜੋੜ ਕੇ ਕੀਨੀ ਬੇਨਤੀ, ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਨੇ ਬੇਨਤੀ ਜੋੜੀ ਕੀਤੀ ਹੈ। ਤੁਮ ਹੋ ਮਹਾਂਪੁਰਖ ਹੋ ਪੂਰੇ, ਗੁਰੂ ਨਾਨਕ ਸਾਹਿਬ ਜੀ ਤੁਸੀਂ ਤਾਂ ਬੜੇ ਮਹਾਨ ਪੁਰਖ ਪੂਰੇ ਹੀ ਹੋ, ਸੂਰੇ ਹੀ ਹੋ। ਹਮ ਨਹਿ ਚਲਤ ਲਖੇ ਜੋ ਰੂਰੇ, ਜਿਹਦੇ ਜਿਹੜੇ ਸੋਹਣੇ ਕੌਤਕ ਸੀ ਜੋ ਰਿਸ਼ੀ ਮਹਾਰਾਜ ਸੀ ਅਗਿਆਨੇ ਨੇ ਜਾਣੇ ਨਹੀਂ ਸਮਝੇ ਨਹੀਂ ਹੈ। ਨਿਸ ਦਿਨ ਨਿੰਦਤ ਰਹੇ ਵਿਸਾਲਾ, ਤਾਂ ਮਹਾਰਾਜ ਆਪ ਜੀ ਨੂੰ ਆਪਣਾ ਜਵਾਈ ਜਾਣ ਕੇ ਵੀ ਘਰ ਬਾਰ ਛੱਡ ਗਏ, ਪਤਨੀ ਛੱਡਤੀ ਹੈ, ਪੁੱਤਰ ਛੱਡਤੇ ਹੈ, ਅਗਿਆਨਤਾ ਵਿੱਚ ਆਪ ਜੀ ਨੂੰ ਨਿੰਦੇ ਭੰਡਦੇ ਰਹੇ ਹਾਂ। ਪਚੀ ਭਏ ਨਿਤ ਜਗਤ ਜੰਜਾਲਾ, ਸੰਸਾਰ ਦੇ ਜਿੰਨੇ ਧੰਦੇ ਉਹਨਾਂ ਵਿੱਚ ਅਸੀਂ ਮਾਰਾ ਕੱਪਦੇ ਮਰਦੇ ਭਜਦੇ ਰਹੇ ਹਾਂ। ਅਵਗੁਣ ਕਰੇ ਬਖਸ਼ੀਏ ਮੋਹੀ, ਗੁਰੂ ਨਾਨਕ ਸਾਹਿਬ ਅਸੀਂ ਬਹੁਤ ਗੁਨਾਹ ਕੀਤੇ, ਉਹ ਸਾਡੇ ਮਾਰਾ ਮਾਫ਼ ਕਰ ਦਈਏ ਬਖਸ਼ ਦਈਏ ਜੀ। ਅਹ ਹਮਾਰੀ ਲੱਜਿਆ ਤੋਹੀ, ਸੰਸਾਰੀ ਸੰਬੰਧ ਕਰਕੇ ਮਹਾਰਾਜ ਤੁਸੀਂ ਸਾਡੇ ਜਵਾਈ, ਇਸ ਕਰਕੇ ਜਵਾਈ ਨੂੰ ਸਾਡੀ ਮਹਾਰਾਜ ਲੱਜਿਆ ਹੈ, ਤੁਹਾਨੂੰ ਹੀ ਲੱਜਿਆ ਹੈ, ਤੁਸੀਂ ਸਾਡੀ ਇੱਜ਼ਤ ਉਰੋ ਰੱਖਣੀ ਹੈ। ਤੀਨ ਭਏ ਕੋ ਦੇਖ ਦਿਆਲਾ, ਮੋਹਰ ਚੰਦ ਨੂੰ ਬਹੁਤਾ ਨਿਮਰਤਾ ਸਹਿਤ ਹੋਇਆ ਦੇਖ ਕੇ ਸਤਿਗੁਰੂ ਦਿਆਲੂ ਕਿਰਪਾਲੂ ਨੇ, ਕਹੇ ਬਚਨ ਕਰ ਕਿਰਪਾ ਵਿਸਾਲਾ, ਬਹੁਤ ਹੀ ਮਹਾਨ ਕਿਰਪਾ ਕਰਦਿਆਂ ਸੋਹਣੇ ਬਚਨ ਸੁੰਦਰ ਬਚਨ ਕਹੇ ਹਨ। ਸਿਮਰਹ ਸਤ ਨਾਮ ਗਤ ਦਾਈ, ਕਹਿੰਦੇ ਵੀ ਮੋਹਰ ਚੰਦ ਮੁਕਤੀ ਦੇਣ ਵਾਲਾ ਵਾਹਿਗੁਰੂ ਸਤਨਾਮ ਤੂੰ ਵੀ ਸਿਮਰ, ਸਤ ਸੰਗਤ ਮਹਿ ਮਿਲ ਸੁਖ ਪਾਈ, ਵੀ ਸਤਸੰਗਤ ਵਿੱਚ ਮਿਲ ਕੇ ਸੁਖ ਪਾਇਆ ਕਰ, ਸੁਖੀ ਰਿਹਾ ਕਰ, ਕਰ ਬੰਧਨ ਕਰ ਤਾਰ ਅਗਾਰੀ, ਵੀ ਮੂਰ ਚੰਦੋ ਜਿਹੜਾ ਕਰਤਾ ਹਰਤਾ ਵਾਹਿਗੁਰੂ ਉਹਦੇ ਅੱਗੇ ਹੱਥ ਜੋੜ ਕੇ ਮੱਥਾ ਟੇਕ, ਪਾਵਹ ਗੇ ਅਪ ਵਰਗ ਸੁਖਾਰੀ, ਮਹਾਨ ਸੁਖ ਵਾਲੀ ਮੁਕਤੀ ਹੈ ਤੂੰ ਵੀ ਪਾ ਲੇਗਾ ਮੂਰ ਚੰਦ। ਇਸ ਬਿਧ ਸੁਣ ਕੇ ਸੀਸ ਨਿਵਾਇਓ, ਇਸ ਤਰ੍ਹਾਂ ਸੁਣ ਕੇ ਵੀ ਫਿਰ ਮਹਾਰਾਜ ਨੂੰ ਜਾਣ ਲਿਆ ਵੀ ਇਹੀ ਪਰਮੇਸ਼ਰ ਹੈ। ਇਹ ਮੂਰਚੰਦ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੀਸ ਝੁਕਾ ਦਿੱਤਾ ਹੈ। ਮੋਹ ਪਟਲ ਤਤ ਛਿਨ ਵਿਲ ਗਾਇਓ, ਮੱਥਾ ਟੇਕਿਆ ਸਿਰ ਵੱਲ, ਮੋਹ ਰੂਪੀ ਪੜਦਾ ਬੜੀ ਛੇਤੀ ਕਹਿੰਦੇ ਚਲਿਆ ਗਿਆ, ਦੂਰ ਹੋ ਗਿਆ। ਸਿਮਰਨ ਮਹਿਲਿਵ ਲੱਗੀ ਸੁਹੇਲੀ, ਉਸ ਵੇਲੇ ਸਿਮਰਨ ਦੇ ਵਿੱਚ ਜਿਹੜੀ ਮਨ ਦੀ ਬਿਰਤੀ ਹੈ ਸੌਖੇ ਹੀ ਲੱਗ ਗਈ ਹੈ। ਤਜੀ ਪਹਿਲ ਕੀ ਦੁਐਤ ਦੁਹੇਲੀ, ਸੁਹੇਲੀ ਜਿਹੜੀ ਦੁਐਤ ਵਾਲੀ ਦੁੱਖ ਦੇਣ ਵੇਲੇ ਬਿਰਤੀ ਸੀ ਉਹ ਇਹਨੇ ਹੁਣ ਤਿਆਗ ਦਿੱਤੀ ਛੱਡ ਦਿੱਤੀ ਹੈ। ਆਨ ਸਦਨ ਨਿਜ ਧੀ ਸਮਝਾਈ। ਮੋਹਰ ਚੰਦ ਨੇ ਇਸ ਤਰ੍ਹਾਂ ਅਧਿਆਤਮਵਾਦੀ ਬ੍ਰਹਮ ਗਿਆਨੀ ਬਣ ਕੇ ਘਰ ਵਿੱਚ ਆ ਕੇ ਆਪਣੀ ਪਤਨੀ ਚੰਦੋ ਰਾਣੀ ਨੂੰ ਸਮਝਾਇਆ ਬੁਝਾਇਆ। ਪਾਛਲ ਬਾਤਨ ਤੇ ਪਛਤਾਈ। ਕੋਈ ਜੋ ਪਿੱਛੇ ਗੁਰੂ ਮਹਾਰਾਜ ਨੂੰ ਗਿਆਨ ਪੁਣੇ ਮੂਰਖ ਪੁਣੇ ਵਿੱਚ ਪੁੱਠੀਆਂ ਸਿੱਧੀਆਂ ਗੱਲਾਂ ਬੋਲਦੀ ਰਹੀ, ਉਹ ਵੀ ਪਿੱਛੋਂ ਤਾਵਾ ਕਰਨ ਲੱਗੀ ਹੈ ਵੀ ਬਹੁਤ ਮੈਂ ਮਾੜਾ ਕੁਛ ਕਰਿਆ ਕਰਾਇਆ। ਕਿਤਕ ਕਾਲ ਕੀਨੋ ਸਤਸੰਗਾ। ਦੋਹਾਂ ਜੀਆਂ ਨੇ ਰਲ ਮਿਲ ਕੇ ਜਦੋਂ ਕੁਝ ਕੁ ਸਮਾਂ ਸਤਿਗੁਰੂ ਦੇ ਸੰਗ ਕੀਤਾ, ਸਤ ਦਾ ਸੰਗ ਕੀਤਾ ਹੈ। ਹਰ ਚਰਨਨ ਮੈਂ ਪ੍ਰੇਮ ਉਮੰਗਾ। ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਜਿਹੜਾ ਪ੍ਰੇਮ ਪਿਆਰ ਹੈ ਉਹ ਛੜਿਆਇਆ ਹੈ। ਭਏ ਵਿਵੇਕੀ ਥੋਰਨ ਦਿਨ ਮੈਂ। ਇਸ ਤਰ੍ਹਾਂ ਈਸ਼ਰ ਕੀ ਹੈ, ਜੀਵ ਕੀ ਹੈ, ਸੱਤ ਕੀ ਹੈ, ਅਸੱਤ ਕੀ ਹੈ, ਇਸ ਤਰ੍ਹਾਂ ਦਾ ਕਹਿੰਦੇ ਦੋਹਾਂ ਦੇ ਵਿਚਾਰ ਕਰਨ ਵਾਲੇ ਥੋੜੇ ਦਿਨਾਂ ਵਿੱਚ ਹੀ ਹੋਏ। ਜਾਣੀ ਥੋੜੇ ਦਿਨਾਂ ਵਿੱਚ ਇਹ ਅਧਿਆਤਮਵਾਦੀ ਆਤਮ ਗਿਆਨੀ ਇਹ ਵਿਵੇਕੀ ਵਿਚਾਰ ਵਾਲੇ ਹੋ ਗਏ ਹਨ। ਸਤ ਅਸਤ ਲਖਿਓ ਸਭ ਮਨ ਮੈਂ। ਮਨ ਵਿੱਚ ਵੀ ਸਤ ਕੀ ਹੈ, ਅਸਤ ਕੀ ਹੈ, ਸਤ ਰੂਪ ਪਰਮੇਸ਼ਰ ਹੈ, ਅਸਤ ਸੰਸਾਰ ਨਾਸਵੰਤ ਮਨ ਵਿੱਚ ਜਾਣ ਲਿਆ ਹੈ ਸਭ ਕੁਛ ਹੀ। ਆਰ ਬਲਾ ਪੂਰਨ ਪੁੰਨ ਹੋਈ। ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਜਿਹੜੀ ਉਮਰ ਉਹ ਵੀ ਹੁਣ ਪੂਰੀ ਹੋ ਗਈ ਹੈ। ਸੁਖ ਸੋ ਤਨ ਤਜ ਗਏ ਤਬ ਦੋਈ। ਦੋਹਾਂ ਜੀਆਂ ਨੇ ਕਹਿੰਦੇ ਸੁਖ ਆਰਾਮ ਨਾਲ ਹੀ ਜਿਹੜਾ ਆਪਣਾ ਸਰੀਰ ਨੂੰ ਤਿਆਗ ਦਿੱਤਾ। ਮਹਾਰਾਜ ਦਾ ਨਾਮ ਜਪਦਿਆਂ ਧਿਆਨ ਧਰਦਿਆਂ ਹੋਇਆ ਗਵਨੇ ਪ੍ਰਭ ਕੇ ਭਵਨ ਸੁਹਾਵਨ। ਗੁਰੂ ਮਹਾਰਾਜ ਪਰਮੇਸ਼ਰ ਦਾ ਕਹਿੰਦੇ ਘਰ ਹੈ ਸੱਚਖੰਡ, ਬੜਾ ਸੋਹਣੀ ਉਹਦੇ ਵਿੱਚ ਦੋਵੇਂ ਜੀ ਚਲੇ ਗਏ ਹਨ। ਪਹੁੰਚੇ ਜਹਾਂ ਭਗਤ ਮਨ ਪਾਵਨ। ਜਿੱਥੇ ਪਵਿੱਤਰ ਮਨ ਵਾਲੇ ਭਗਤ ਰਹਿੰਦੇ ਹੈ, ਸੱਚਖੰਡ ਵਸੈ ਨਿਰੰਕਾਰ ਦਿੱਤਾ ਭਗਤ ਵਸੈ ਕੇ ਲੋਕ ਕਈਆਂ ਲੋਕਾਂ ਦੇ ਵਸਦੇ ਹੈ, ਉੱਥੇ ਚਲੇ ਗਏ ਹਨ ਇਹ ਵੀ। ਸ੍ਰੀ ਨਾਨਕ ਤਿੰਨ ਕੀ ਗੱਤ ਕਰ ਕੇ। ਨਾਨਕ ਸਾਹਿਬ ਮਹਾਰਾਜ ਨੇ ਉਹ ਦੋਹਾਂ ਦੀ ਕਲਿਆਣ ਕਰਕੇ ਰਹੇ ਤਹਾਂ ਸਿੱਖ ਪ੍ਰੇਮ ਵਿਚਰ ਕੇ। ਇੱਥੋਂ ਦੇ ਗੁਰਸਿੱਖਾਂ ਦਾ ਹਿਰਦੇ ਵਿੱਚ ਪ੍ਰੇਮ ਪਿਆਰ ਵਿਚਾਰ ਕੇ ਕੁਝ ਦਿਨ ਹੋਰ ਟਿਕੇ ਰਹੇ ਬਟਾਲੇ ਵਿਖੇ। ਕਿਤਕ ਦਿਨ ਪੁਨ ਕੀਨ ਤਿਆਰੀ। ਕੁਝ ਦਿਨਾਂ ਤੋਂ ਬਾਅਦ ਗੁਰੂ ਮਹਾਰਾਜ ਨੇ ਇੱਥੋਂ ਚੱਲਣ ਦੀ ਤਿਆਰੀ ਕਰਾ ਲਈ ਹੈ। ਸਭ ਕੋ ਦਈ ਧੀਰ ਕਹਿ ਭਾਰੀ। ਜਿੰਨੇ ਗੁਰਸਿੱਖ ਸਜੇ ਹੈ ਪ੍ਰੇਮ ਪਿਆਰ ਕਰ ਰਹੇ ਹੈ, ਸਾਰਿਆਂ ਨੂੰ ਮਹਾਰਾਜ ਨੇ ਬੜੀ ਧੀਰ ਦਿੱਤੀ ਹੈ। ਰਾਵੀ ਤੱਟ ਪਰ ਕੀਨ ਪਿਆਨਾ। ਜੋ ਰਾਵੀ ਦਾ ਨਦੀ ਦਾ ਕਿਨਾਰਾ ਹੈ ਉਹਦੇ ਉੱਪਰ ਮਹਾਰਾਜ ਨੇ ਉਹਦੇ ਉੱਪਰ ਦੀ ਚੱਲਣਾ ਕੀਤਾ ਹੈ। ਪਾਛੇ ਗਮਨਤ ਮੈਂ ਮਰਦਾਨਾ। ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਦੋਵੇਂ ਦੋਵੇਂ ਸਤਿਗੁਰੂ ਦੇ ਪਿੱਛੇ ਪਿੱਛੇ ਜਾ ਰਹੇ। ਸੁੰਦਰ ਤੀਰ ਦੇਖ ਇੱਕ ਥਾਂ। ਮਹਾਰਾਜ ਨੇ ਰਾਵੀ ਨਦੀ ਦਾ ਕਿਨਾਰਾ ਇੱਕ ਥਾਂ ਸੋਹਣਾ ਦੇਖ ਕੇ ਬੈਠ ਗਏ ਤਹ ਸ੍ਰੀ ਜਗ ਸਾਈ। ਹੇ ਗੁਰੂ ਅੰਗਦ ਸਾਹਿਬ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਉਸ ਨਦੀ ਦੇ ਕਿਨਾਰਾ ਸੋਹਣਾ ਦੇਖ ਕੇ ਉੱਥੇ ਚੌਂਕੜਾ ਮਾਰ ਕੇ ਸਜ ਗਏ। ਹੋ ਰਹੇ ਤਬ ਪੌਣ ਹਾਰੀ। ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਉੱਥੇ ਫਿਰ ਬੈਠ ਕੇ ਪੌਣਾ ਹਾਰੀ ਹੋ ਗਏ। ਉਹ ਹਵਾ ਹੀ ਛਕਦੇ ਜਾਣੀ ਪੌਣੀ ਭਗਦੇ, ਹੋਰ ਕੋਈ ਪ੍ਰਸ਼ਾਦਾ ਵਗੈਰਾ ਨਹੀਂ ਛਕ ਛਕਾ ਰਹੇ ਹਨ। ਜਿਉਂ ਤਪੀਸ਼ ਤਪ ਤਪ ਹੈ ਭਾਰੀ। ਤਪੀਆਂ ਦਾ ਕੋਈ ਵੱਡਾ ਜਿਹੜਾ ਤਪੀ ਹੈ ਭਾਰੀ ਤਪ ਕਰਦਾ ਹੁੰਦਾ ਹੈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰੇ ਸਿਆ ਬਣਿਆਈ। ਰੋੜੀ ਸਾਹਿਬ ਰੋੜਾਂ ਦੀ ਗੁਰਕਰੀ ਵਿਸ਼ਾ ਇਸੇ ਤਰ੍ਹਾਂ ਇੱਥੇ ਲੱਗ ਗਏ ਤਪ ਕਰਨ। ਸੁਣ ਸੁਣ ਲੋਕ ਤਹਾਂ ਚੱਲ ਆਏ। ਜਿੰਨੇ ਲੋਕ ਹੈ ਵੀ ਗੁਰੂ ਨਾਨਕ ਸਾਹਿਬ ਜੀ ਰਾਵੀ ਨੀ ਦੇ ਕਿਨਾਰੇ ਉੱਪਰ ਚੌਂਕੜਾ ਮਾਰ ਕੇ ਸਜ ਗਏ ਹੈ, ਸੁਣ ਸੁਣ ਕੇ ਬਹੁਤ ਬੇਅੰਤ ਲੋਕ ਆ ਪਹੁੰਚੇ। ਹਿਤਕਾਰ ਪਦ ਪੰਕਜ ਲਪਟਾਏ। ਜਿੰਨੇ ਆਏ ਪ੍ਰੇਮ ਪਿਆਰ ਕਰਦੇ ਮਹਾਰਾਜ ਦੇ ਚਰਨਾਂ ਕਮਲਾਂ ਹੀ ਲੱਗੇ ਹਨ, ਚਿੰਤੇ ਹਨ। ਲੈ ਉਪਦੇਸ਼ ਸਿੱਖ ਬਹੁ ਹੋਵੇ ਹੈ। ਮਹਾਰਾਜ ਸਹਾਇਤਾ ਉਪਦੇਸ਼ ਲੈ ਕੇ ਬੇਅੰਤ ਬੇਅੰਤ ਸਿੱਖ ਸਜ ਰਹੇ ਸੇਵਹਿ ਸਗਰੇ ਦੋਖਨ ਖੋਵਹਿ ਗੁਰੂ ਮਹਾਰਾਜ ਦੀ ਸੇਵਾ ਕਰਕੇ ਜਿੰਨੇ ਆਪਣੇ ਔਗੁਣ ਗੁਣਾ ਉਹਨਾਂ ਨੂੰ ਗਵਾਰੇ ਖਤਮ ਕਰ ਰਹੇ ਇੱਕ ਤੇ ਜਸ ਦੂਸਰ ਸੁਨ ਕਾਨਾ ਇੱਕ ਤੋਂ ਦੂਸਰਾ ਜਦੋਂ ਗੁਰੂ ਮਹਾਰਾਜ ਦਾ ਜਸ ਵੀ ਅੱਜ ਦੇ ਸਮੇਂ ਗੁਰੂ ਨਾਨਕ ਸਾਹਿਬ ਮਹਾਨ ਹੈ ਉਹਨਾਂ ਮੇਰਾ ਕੋਈ ਪੂਰਾ ਸੂਰਾ ਗੁਰੂ ਨਹੀਂ ਹੈ ਉਹ ਦੂਸਰਾ ਕੰਨੀ ਸੁਣ ਕੇ ਜਸ ਆਵਹਿ ਦਰਸ਼ਨ ਹਿਤ ਤੇ ਥਾਨਾ ਤੇ ਮਹਾਰਾਜ ਰਾਵੀ ਨਦੀ ਦੇ ਕਿਨਾਰੇ ਚੌਂਕੜਾ ਮਾਰੀ ਬੈਠੇ ਦਰਸ਼ਨ ਕਰਨ ਲਈ ਚੱਲ ਚਲੇ ਆਉਂਦੇ ਗ੍ਰਾਮ ਨਗਰ ਤਹਿ ਨਿਕਟ ਜੋ ਐਹੀ ਜਿੱਥੇ ਬੈਠੇ ਦੇ ਰਾਵੀ ਨਦੀ ਦੇ ਕਿਨਾਰੇ ਨੇੜੇ ਤੇੜੇ ਹੋਏ ਜਿਹੜੇ ਕੋਈ ਪਿੰਡ ਹਨ ਨਗਰ ਹਨ ਮਿਲ ਹੈ ਪਰਸ ਪਰ ਉਸਤਤ ਕਹੀ ਆਪੋ ਵਿੱਚ ਹੀ ਪਿੰਡਾਂ ਨਗਰ ਦੇ ਲੋਕ ਮਿਲ ਮਿਲ ਕੇ ਗੁਰੂ ਨਾਨਕ ਸਾਹਿਬ ਦੀ ਬੜੀ ਬੜੀ ਆਈ ਉਸਤੀ ਕਹਿੰਦੇ ਕਰਦੇ ਪੂਰਨ ਪੁਰਖ ਵੱਡਾ ਇਹ ਸਾਧੂ ਜਿਹੜੇ ਗੁਰੂ ਨਾਨਕ ਸਾਹਿਬ ਤੇ ਪੂਰਨ ਪੁਰਖ ਹੈ ਤੇ ਬਹੁਤ ਵੱਡੇ ਤਕੜੇ ਸਾਧੂ ਹੈ ਜਿਸ ਦਰਸ਼ਨ ਨਾਸਹਿ ਅਪਰਾਧੂ ਇਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਵੀ ਬੜੇ ਬੜੇ ਸਾਡੇ ਜਿਹੜੇ ਗੁਨਾਹ ਕੀਤੇ ਉਹ ਨਾਸ ਹੋ ਜਾਂਦੇ ਕਲਾਵਾਨ ਗੁਣਵਾਨ ਮਹਾਨਾ ਨਾਨਕ ਸਾਹਿਬ ਤਾਂ ਬੜਾ ਸ਼ਕਤੀਆਂ ਵਾਲਾ ਹੈ ਗੁਣਾਂ ਵਾਲਾ ਹੈ ਮਹਾਨ ਹੋਵਤ ਸਾਚ ਜੋ ਕਰ ਹੈ ਬਖਾਨਾ ਫਿਰ ਵੀ ਜੋ ਗੁਰੂ ਨਾਨਕ ਸਾਹਿਬ ਮੁਖੋਂ ਕਹਿੰਦਾ ਉਹ ਬਚਨ ਸੱਚਾ ਹੋ ਜਾਂਦਾ ਸਫਲਾ ਹੋ ਜਾਂਦਾ ਪੂਰਾ ਹੋ ਜਾਂਦਾ ਨਿਤ ਸਾਹਿਬ ਮੈਂ ਜਿਸ ਕੀ ਪ੍ਰੀਤਾ ਗੁਰੂ ਨਾਨਕ ਸਾਹਿਬ ਦੀ ਵਾਹਿਗੁਰੂ ਮਾਲਕ ਵਿੱਚ ਹੀ ਹਮੇਸ਼ਾ ਪ੍ਰੀਤੀ ਲੱਗੀ ਰਹਿੰਦੀ ਸ਼ਾਂਤ ਰੂਪ ਨਹਿ ਡੋਲੈ ਚੀਤਾ ਸ਼ਾਂਤ ਸਰੂਪ ਰਹਿੰਦੇ ਆ ਕਦੇ ਕਹਿੰਦੇ ਇਹ ਦਰਵੇਸ਼ ਖੁਦਾ ਏ ਪਿਆਰਾ ਕੋਈ ਮੁਸਲਮਾਨ ਕਹਿੰਦੇ ਤਾਂ ਵੀ ਖੁਦਾ ਦਾ ਪਿਆਰਾ ਬਹੁਤ ਵੱਡਾ ਕੋਈ ਦਰਵੇਸ਼ ਹੈ ਗੁਰੂ ਨਾਨਕ ਸਾਹਿਬ ਕਦੋਂ ਖੁਦਾ ਏ ਆਪ ਤਨ ਧਾਰਾ ਵੀ ਜਿਹੜਾ ਖੁਦਾ ਉਹਨੇ ਆਪ ਹੀ ਗੁਰੂ ਨਾਨਕ ਸਾਹਿਬ ਦਾ ਸਰੀਰ ਧਾਰਿਆ ਹੋਇਆ ਬਹੁ ਨਰ ਆਨ ਬੂਝ ਨਾ ਕਰਹੇ ਬਹੁਤ ਜਿਹੜੇ ਪੁਰਸ਼ ਆ ਕੇ ਗੁਰੂ ਮਹਾਰਾਜ ਤੋਂ ਪੁੱਛਦੇ ਦੱਸੋ ਜੀ ਤੂਰਨ ਸਭ ਕੋ ਪ੍ਰਸ਼ਨ ਉਚਾਰਹੀ ਝਟਪਟ ਜਿਹੜਾ ਪ੍ਰਸ਼ਨ ਕੀਤਾ ਉਹਦਾ ਉੱਤਰ ਮਹਾਰਾਜ ਜੀ ਉਚਾਰ ਦਿੰਦੇ ਆ ਦਰਸ਼ਨ ਕਰ ਦਿੰਦੇ ਹਨ ਸੰਨਿਆਸੀ ਬ੍ਰਹਮਚਾਰੀ ਗ੍ਰਿਸਤੀ ਫੇਰ ਕੀ ਹੈ ਕਹਿੰਦੇ ਜਿਹੜੇ ਸੰਨਿਆਸੀ ਸਾਧੂ ਹੈ ਬ੍ਰਹਮਚਾਰੀ ਲੋਕ ਸਾਧੂ ਹੈ ਤਪੀ ਬੈਰਾਗੀ ਬਾਨਜ ਪ੍ਰਸਤੀ ਤਪ ਕਰਨ ਵੇਲੇ ਤਪੀਏ ਰਾਮਾਨੰਦੀਏ ਬੈਰਾਗੀ ਹੋਰ ਜਿਹੜੇ ਕੋਈ ਜੰਗਲਾਂ ਵਿੱਚ ਰਹਿਣ ਵਾਲੇ ਬਾਨ ਪ੍ਰਸਤੀ ਲੋਕ ਜੋਗੀ ਬਹੁਰ ਬੈਸਨੋ ਜੋ ਕੋਈ ਯੋਗ ਸਾਧਨਾ ਕਰਨ ਵਾਲੇ ਜੋਗਾ ਵਿਆਸੀ ਰਮਾਜਣ ਦੇ ਇਸ ਤਰ੍ਹਾਂ ਜਿਹੜੇ ਪੰਥ ਦੇ ਵਿੱਚ ਚੱਲਣ ਵਾਲੇ ਵੈਸ਼ਨੂ ਹਨ ਹਿੰਦੂ ਮੁਸਲਮਾਨ ਸਭ ਕੋ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਸਭ ਕੋਈ ਆਇਜ ਸੰਸੈ ਕੋ ਕਰਹੀ ਇਹਨਾਂ ਮੁਸਲਮਾਨਾਂ ਹਿੰਦੀਆਂ ਵਿੱਚ ਜਿਹੜਾ ਵੀ ਆ ਕੇ ਮਹਾਰਾਜ ਅੱਗੇ ਕੋਈ ਸ਼ੰਕਾ ਕਰਦਾ ਪ੍ਰਸ਼ਨ ਕਰਦਾ ਤਤਛਿਨ ਉੱਤਰ ਪ੍ਰਭੂ ਉਚਰਹੀ ਗੁਰੂ ਮਹਾਰਾਜ ਝੱਟ ਪਾਟੀ ਉਸ ਪ੍ਰਸ਼ਨ ਦਾ ਜਿਹੜਾ ਉੱਤਰ ਉਚਾਰ ਦਿੰਦੇ ਆ ਜਵਾਬ ਦੇ ਦਿੰਦੇ ਚੰਗੀ ਤਰ੍ਹਾਂ ਸੁਣ ਸੁਣ ਸ਼ਰਧਾ ਉਰ ਮਹਿ ਧਰਹੀ ਮਹਾਰਾਜ ਤੋਂ ਯਥਾਰਥ ਉੱਤਰ ਸੁਣ ਸੁਣ ਕੇ ਹਿਰਦੇ ਵਿੱਚ ਬੜੀ ਸ਼ਰਧਾ ਰੱਖਦੇ ਸ਼ਬਦ ਲਿਖ ਹੈ ਪੁਨ ਬਹੁਰ ਵਿਚਰਹੀ ਫਿਰ ਗੁਰੂ ਮਹਾਰਾਜ ਦੇ ਪਾਸੋਂ ਬਾਣੀ ਦੇ ਸ਼ਬਦ ਲਿਖ ਲੈਂਦੇ ਇਕੱਲਿਆਂ ਬੈਠ ਕੇ ਉਹ ਸ਼ਬਦ ਦੀ ਵਿਚਾਰ ਕਰਦੇ ਆ ਵੀ ਇਹ ਕੀ ਕਹਿ ਰਹੀ ਹੈ ਬਾਣੀ ਦੋਹਰਾ ਪੁਰ ਲਾਹੌਰ ਕੇ ਮਨਜ ਬਹੁ ਇਸੇ ਤਰ੍ਹਾਂ ਜਿਹੜਾ ਲਾਹੌਰ ਸ਼ਹਿਰ ਇੱਥੋਂ ਦੇ ਬਹੁਤੇ ਮਨੁੱਖ ਹੋਏ ਸੇਵਕ ਆਏ ਮਹਾਰਾਜ ਦੇ ਆ ਕੇ ਸਿੱਖ ਸੇਵਕ ਬਣ ਗਏ ਨਾਮ ਦਾਨ ਇਸ਼ਨਾਨ ਦਿੜ ਸਭ ਨੇ ਮਹਾਰਾਜ ਕੋਲ ਆ ਕੇ ਇਸ਼ਨਾਨ ਕਰ ਲਿਆ ਦ੍ਰਿੜ ਕਰ ਲਿਆ ਤੇ ਨਾਮ ਜਪਣਾ ਦ੍ਰਿੜ ਕਰ ਲਿਆ ਹੈ ਤਨ ਦੀ ਤਿਰਥ ਕਰਕੇ ਭੁਗਤਾਨ ਕਰਨਾ ਵੀ ਦ੍ਰਿੜ ਕਰ ਲਿਆ ਵੀ ਤਿੰਨੇ ਅਸੀਂ ਕਰੇ ਕਰਾਵਾਂਗੇ। ਸਿੱਖ ਹੈ ਕੀਰਤਨ ਗਾਏ, ਇਸੇ ਤਰ੍ਹਾਂ ਬਾਣੀ ਦੇ ਸ਼ਬਦ ਸਿੱਖ ਦੇ ਹੈ, ਫਿਰ ਕੀਰਤਨ ਗਾਉਂਦੇ ਕੀਰਤਨ ਕਰਦੇ ਹਨ। ਚੌਪਈ ਇੱਕ ਕਰੋੜੀਆ ਖੱਤਰੀਪੁਰ ਮੈਂ, ਇੱਥੇ ਲਾਹੌਰ ਸ਼ਹਿਰ ਦੇ ਵਿੱਚ ਇੱਕ ਕਰੋੜੀ ਮਲ ਖੱਤਰੀ ਰਹਿੰਦਾ ਸੀ। ਉਸਤਤ ਸੁਨਤ ਰਿਸਤ ਅਤ ਉਰ ਮੈਂ, ਗੁਰੂ ਨਾਨਕ ਸਾਹਿਬ ਦੀ ਜਦੋਂ ਕਿਤੇ ਆਪਣੀ ਉਸਤੀ ਸੁਣ ਲੈਂਦਾ ਹਿਰਦੇ ਵਿੱਚ ਬੜਾ ਗੁੱਸਾ ਜਾ ਕਰਦਾ ਹੈ। ਕਰਕੇ ਡਰ ਕੋ ਤਾਹੇ ਅਗਾਰੀ, ਲਾਹੌਰ ਦੇ ਜਿੰਨੇ ਲੋਕ ਕਹਿੰਦੇ ਕਰੋੜੀਏ ਮਲ ਤੋਂ ਡਰ ਪੈ ਜਾ ਕਰਦੇ ਉਹਦੇ ਅੱਗੇ। ਗੁਰ ਕੋ ਸੁਜਸ ਨਾ ਕਰਤ ਚਾਰੀ, ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਇਹਦੇ ਅੱਗੇ ਕੋਈ ਨੀ ਕਹਿੰਦਾ ਕਰਦਾ ਸੀ। ਰਗਬਰ ਸੁਤਪੁਰ ਕੀ ਰਾਜਧਾਨੀ, ਜੋ ਰਾਘਵਾਂ ਦੀ ਕੁਲ ਦੇ ਵਿੱਚ ਸ੍ਰੇਸ਼ਟ ਪੁੱਤਰ ਹੋਏ ਆ ਲਹੂ ਜੀ, ਉਹਨਾਂ ਦੀ ਵਸਾਈ ਰਾਜਧਾਨੀ ਜਿਹੜੀ ਵਿੱਚ ਲਾਹੌਰ ਸ਼ਹਿਰ ਹੈ। ਬਹੁ ਲੋਕਾਂ ਮੈਂ ਥਾ ਪ੍ਰਧਾਨੀ, ਲਾਹੌਰ ਸ਼ਹਿਰ ਦੇ ਵਿੱਚ ਬਹੁਤੇ ਲੋਕਾਂ ਵਿੱਚ ਕਰੋੜੀ ਮਲ ਖੱਤਰੀ ਪ੍ਰਧਾਨ ਸੀ, ਮੁਖੀਆ ਬਣਿਆ ਸੀ। ਕਰਤ ਹਕੂਮਤ ਸੱਠ ਤਿੰਨ ਬੀਚੂ, ਲਾਹੌਰ ਦੇ ਲੋਕਾਂ ਵਿੱਚ ਜਿਹੜਾ ਮਹਾਂਮੂਰਖ ਕਰੋੜੀਆ ਹੈ ਨਾ, ਇਹ ਕਦੇ ਹਕੂਮਤ ਕਰਦਾ ਸੀ। ਜਗਤੇਸ਼ਰ ਉਪ ਉਰ ਨਾ ਸਹੀਚੂ, ਜੋ ਜਗਤ ਦਾ ਮਾਲਕ ਹੈ ਉਹਦੀ ਮਹਿਮਾ ਆਪਣੇ ਹਿਰਦੇ ਵਿੱਚ ਇਹ ਸਹਾਰ ਨਹੀਂ ਸਕਦਾ, ਭਾਵ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਇਹ ਸਹਾਰਨਾ ਨਹੀਂ ਛੱਡਦਾ ਮੱਚਦਾ ਸੀ। ਇੱਕ ਦਿਨ ਜੋਗੀ ਜਾਚਤ ਫਿਰਤੇ, ਇੱਕ ਦਿਨ ਜਿਹੜੇ ਆ ਜੋਗੀ ਕੰਨ ਪਾਟੇ ਜੇ ਹੈ ਉਹ ਕਹਿੰਦੇ ਮੰਗਦੇ ਫਿਰਦੇ ਸੀ ਲਾਹੌਰ ਸ਼ਹਿਰ ਵਿੱਚ। ਗੁਰੂ ਸ਼ਬਦ ਕੋ ਗਾਵਨ ਕਰਤੇ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਉਹ ਕਿੰਗ ਜੀ ਬਜਾ ਕੇ ਸਾਜਾ ਵਜਾ ਕੇ ਗਾਉਂਦੇ ਕਰਦੇ ਸੀ। ਹੱਥ ਵਿਖੇ ਕਿੰਗੁਰੀ ਕੋ ਲੀਨੇ, ਉਹਨਾਂ ਜੋਗੀਆਂ ਨੇ ਹੱਥ ਵਿੱਚ ਉਹ ਕਿੰਗਰੀ ਜੀ ਇੱਕ ਤਾਰ ਵਾਲਾ ਜਿਹੜਾ ਸਾਜ ਥੁੰਬੇ ਵਰਗਾ ਹੁੰਦਾ ਉਹ ਲਿਆ ਹੋਇਆ ਹੈ। ਰੀਜ ਬਜਾਵੇ ਪ੍ਰੇਮੈ ਭੀਨੇ, ਪ੍ਰੇਮ ਵਿੱਚ ਭਿੱਜੇ ਹੋਏ ਖੁਸ਼ ਹੋ ਕੇ ਉਹ ਗਾਉਂਦੇ ਸਨ ਇਹ ਸ਼ਬਦ। ਫਿਰਤ ਫਿਰਤ ਪਹੁੰਚੇ ਤੇ ਥਾਨੇ, ਇਸ ਤਰ੍ਹਾਂ ਉਹ ਜਿਹੜੇ ਯੋਗੀ ਹੈ ਫਿਰਦਿਆਂ ਫਰਾਂਦਿਆਂ ਉਸ ਥਾਂ ਤੇ ਜਾ ਪਹੁੰਚੇ। ਬੈਠਿਓ ਜਹਾਂ ਮੰਦ ਮਤ ਮਾਨੇ, ਜਿੱਥੇ ਕਹਿੰਦੇ ਬੜਾ ਭੈੜੀ ਮਤ ਵਾਲਾ ਮਾਨੀ ਹੰਕਾਰੀ ਕਰੋੜੀ ਮਲ ਖੱਤਰੀ ਬੈਠਾ ਹੈ। ਸ਼ਬਦ ਸੁਣਤ ਮਤ ਸਰ ਬਹੁ ਧਾਰੀ, ਗੁਰੂ ਨਾਨਕ ਸਾਹਿਬ ਦਾ ਸ਼ਬਦ ਗਾਉਂਦਿਆਂ ਨੇ ਸੁਣਿਆ ਤੇ ਬੜੀ ਈਰਖਾ ਜੀ ਧਾਰੀ ਇਸਨੇ। ਜਨ ਬਿਖ ਦੇਤ ਹੋਤ ਦੁੱਖ ਭਾਰੀ, ਜਿਵੇਂ ਕਿਸੇ ਨੂੰ ਬਹੁਤ ਦਈਏ ਤੇ ਉਹਨੂੰ ਭਾਰੀ ਦੁੱਖ ਹੁੰਦਾ, ਤੜਫਦਾ ਹੁੰਦਾ ਨਾ। ਮਹਾਰਾਜ ਦੀ ਮਹਿਮਾ ਦਾ ਸ਼ਬਦ ਸੁਣ ਕੇ ਬੜਾ ਤੜਫਿਆ ਹੈ। ਪ੍ਰਭਤਾ ਮਦ ਅੰਧਾ ਅਗਿਆਨੀ, ਕਿਉਂਕਿ ਬਟਪੁਣੇ ਦੇ ਹੰਕਾਰ ਦੇ ਵਿੱਚ ਅਗਿਆਨੀ ਅੰਨਾ ਹੋਇਆ ਪਿਆ ਹੋਇਆ। ਸੰਤਨ ਤੇ ਬੇਮੁਖ ਸੁਖ ਹਾਨੀ, ਆਪਣੇ ਸੁਖਾਂ ਨੂੰ ਨਾਸ਼ ਕਰਨ ਵਾਲਾ ਸਾਧੂ ਸੰਤਾਂ ਤੋਂ ਬਿਲਕੁਲ ਹੀ ਬੇਮੁਖ ਹੋ ਕੇ ਚੱਲ ਰਿਹਾ ਸੀ। ਛਾਤੀ ਜਰਤ ਮਹਾ ਦੁੱਖ ਪਾਵਤ, ਜਦੋਂ ਮਹਾਰਾਜ ਦਾ ਸ਼ਬਦ ਗਾ ਰਹੇ ਹੈ ਇਹਦੀ ਬੜੀ ਸਾਰੀ ਛਾਤੀ ਮਚਦੀ ਹੈ, ਬੜਾ ਦੁੱਖ ਪਾਉਂਦਾ ਹੈ। ਤਬ ਜੋਗੀ ਇਹ ਤੁਕ ਥੇ ਗਾਵਤ, ਜਿਹੜੇ ਨਗਰ ਵਿੱਚ ਜੋਗੀ ਫਿਰਦੇ ਨਾ ਮੰਗਦੇ, ਇਸ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਬਾਣੀ ਦੀ ਤੁਕ ਗਾ ਰਹੇ ਸਨ। ਸ੍ਰੀ ਮੁਖ ਵਾਕ ਮਹੱਲਾ ਪਹਿਲਾ, ਨਾਨਕ ਆਖੇ ਰੇ ਮਨਾ, ਗੁਰੂ ਨਾਨਕ ਸਾਹਿਬ ਜੀ ਆਖਦੇ ਹੇ ਮੇਰੇ ਮਨਾ, ਸੁਣੀਐ ਸਿੱਖ ਸਹੀ, ਜਿਹੜੀ ਸਹੀ ਨਿਸ਼ਚੇ ਕਰਕੇ ਸਾਡੀ ਜਿਹੜੀ ਸਿੱਖਿਆ ਉਹ ਸੁਣ ਲਈਏ ਮਨਾ। ਲੇਖਾ ਰੱਬ ਮੰਗੇਸੀਆ, ਦੇਖ ਲਾ ਮੇਰੇ ਮਨਾ, ਜਿਹੜਾ ਰੱਬ ਹੈ ਤੇਥੋਂ ਹਿਸਾਬ ਕਿਤਾਬ ਮੰਗੇਗਾ। ਬੈਠਾ ਕੱਢ ਵਹੀ, ਇਸ ਤਰ੍ਹਾਂ ਕਹਿੰਦੇ ਵਹੀ ਜੀ ਕੱਢ ਕੇ ਬੈਠ ਜਾਏਗਾ। ਤਲਬਾ ਪੌਸਨ ਆਕੀਆ, ਦੇਖ ਲਾ ਮੇਰੇ ਮਨਾ, ਜਿਹੜੇ ਕੋਈ ਆਕੀ ਲੋਕ ਉਹਨਾਂ ਨੂੰ ਆਵਾਜ਼ਾਂ ਪੈਣਗੀਆਂ, ਅਰੇ ਇੱਧਰ ਆਓਏ। ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਨੇ ਮਾੜੇ ਕੀਤੇ ਕੰਮ ਕੀਤੇ ਅਤੇ ਬਕਾਇਆ ਰਹਿ ਗਿਆ ਹੈ, ਅਜਰਾਈਲ ਫਰੇਸਤਾ, ਉਹਨਾਂ ਉੱਪਰ ਹੇ ਮੇਰੇ ਮਨਾ, ਜਿਹੜਾ ਅਜਰਾਈਲ ਨਾਮ ਦਾ ਫਰੇਸਤਾ ਹੈ, ਹੋਸੀ ਆਏ ਤਈ, ਆ ਕੇ ਤੈਨਾਤ ਹੋ ਜਾਏਗਾ, ਉੱਪਰ ਖੜ ਜਾਏਗਾ। ਆਵਣ ਜਾਣ ਨਾ ਸੁਝਈ, ਕਿੱਧਰ ਨੂੰ ਆਉਣਾ ਹੈ ਕਿੱਧਰ ਨੂੰ ਜਾਣਾ ਇਹ ਦਿਸੇਗਾ ਨੀ ਮਨਾ। ਪੀੜੀ ਗਲੀ ਫਹੀ, ਜਿਹੜੀ ਜਨ ਜਾਨ ਬੜੀ ਭੀੜੀ ਜੀ ਤੰਗ ਜੀ ਗਲੀ ਵਿੱਚ ਫਸ ਜਾਏਗੀ। ਕੂੜਨ ਖੁੱਟੇ ਨਾਨਕਾ ਮਹਾਰਾਜ ਕਹਿੰਦੇ ਹੈ ਫਿਰ ਉੱਥੇ ਕਹਿੰਦੇ ਜਿਹੜਾ ਕੂੜ ਕੀ ਹੈ ਸੱਚ ਹੈ ਇਹ ਕੂੜਦਾ ਜਿਹੜਾ ਪਰਦਾ ਨੁਖੜ ਜਾਏਗਾ ਭਾਟ ਜਾਏਗਾ ਪਰਦਾ ਉਖੜ ਜਾਏਗਾ। ਓੜਕ ਸੱਚ ਰਹੀ ਓੜਕ ਨੂੰ ਜਿਹੜੀ ਸੱਚੀ ਹੈ ਨਾ ਗੱਲ ਉਹ ਰਹਿ ਜਾਏਗੀ ਭਾਵ ਸੱਚੀ ਝੂਠ ਸੱਚਦਾ ਉੱਥੇ ਨਿਤਾਰਾ ਹੋ ਜਾਏਗਾ। ਦੋਹਰਾ ਸੁਣ ਕੇ ਰਿਸ ਭਰ ਕਹਿਤ ਪਾ ਇਉਂ ਜਿਹੜੇ ਜੋਗੀ ਇਹ ਬਾਣੀ ਦਾ ਸ਼ਬਦ ਗਾ ਰਹੇ ਨਾ ਕਿੰਗ ਜੀ ਵਜਾ ਕੇ ਉਹਨੂੰ ਸੁਣ ਕੇ ਗੁੱਸੇ ਵਿੱਚ ਭਰਿਆ ਹੋਇਆ ਕਹਿਣ ਲੱਗਿਆ ਕਰੋੜੀ ਮਲ ਖਤਰੀ ਹਿੰਦੂ ਕੀਏ ਖੁਆਰ। ਵੇਖੋ ਆ ਜਿਹੜਾ ਗੁਰੂ ਨਾਨਕ ਇਹਨੇ ਹਿੰਦੂਆਂ ਨੇ ਵੀ ਖਰਾਬ ਕਰਤਾ ਤੇ ਦੂਜਿਆਂ ਨੂੰ ਵੀ ਕਰਤਾ ਹੈ। ਤੁਰਕਨ ਕੇਰ ਇਮਾਨ ਗਾ ਜਿਹੜੇ ਮੁਸਲਮਾਨ ਹੈ ਕਹਿੰਦੇ ਇਹ ਵੀ ਇਹਨਾਂ ਨੇ ਮਗਰ ਵਾਲੇ ਇਹਨਾਂ ਦਾ ਇਮਾਨ ਧਰਮ ਵੀ ਚਲਿਆ ਗਿਆ। ਉਸਤਤ ਕਰਤ ਉਚਾਰ ਗੁਰੂ ਨਾਨਕ ਸਾਹਿਬ ਦੀ ਉਸਤਤੀ ਉਚਾਰੀ ਜਾਂਦੇ ਮਹਿਮਾ ਕਰੀ ਜਾਂਦੇ ਖਰਾਬ ਹੋ ਗਏ ਸਾਰੇ। ਚੌਪਈ ਕੋ ਨਾਨਕ ਮੈਂ ਪਿਖਿਓ ਨ ਜਾਨ ਜਿੱਥੇ ਬੈਠਾ ਸੀ ਉੱਥੇ ਲੱਗਿਆ ਬਕਵਾਸ ਕਰਨੇ ਕਰੋੜੀ ਮਤ ਕਹਿੰਦਾ ਕੌਣ ਹੈ ਗੁਰੂ ਨਾਨਕ ਸਾਹਿਬ ਮੈਂ ਨੀ ਕੋਈ ਵੇਖਿਆ ਮੈਂ ਨੀ ਕੋਈ ਜਾਣਦਾ ਹਾਂ। ਜਿਸ ਜਸ ਕਹੇ ਹਿੰਦੂ ਤੁਰ ਕੰਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਸ ਹੈ ਹਿੰਦੂ ਵੀ ਮੁਸਲਮਾਨ ਐਵੇਂ ਆਖੀ ਜਾਂਦੇ ਮੈਂ ਨੀ ਉਹਨਾਂ ਨੂੰ ਜਾਣਦਾ ਸਮਝਦਾ ਕੁਝ। ਜਹ ਤਹ ਕੀਰਤ ਹੋਤ ਕਨੇਰੀ ਕਹਿੰਦੇ ਜਿੱਥੇ ਕਿੱਥੇ ਉਹਨਾਂ ਦੀ ਬੜੀ ਮਹਿਮਾ ਜੀ ਹੋਈ ਜਾਂਦੀ ਸਮਝ ਬਿਖੈ ਕੁਛ ਆਏ ਨਾ ਮੇਰੀ ਕੋਲ ਕੋਈ ਬੈਠੇ ਨਾ ਉਹ ਜੇ ਭੁੜਵੇ ਉਹਨਾਂ ਨੂੰ ਕਹਿੰਦਾ ਮੇਰੇ ਮਨ ਵਿੱਚ ਤਾਂ ਸਮਝ ਹੀ ਨੀ ਆਉਂਦੀ ਹੈ। ਐਸਾ ਗੱਲ ਕਾਲ ਮਜਾਰੀ ਸੋਰੀ ਮੇਰੇ ਸਾਥੀਓ ਕਲਯੁਗ ਦੇ ਸਮੇਂ ਦੇ ਵਿੱਚ ਇਹੋ ਜਿਹਾ ਭੜਾ ਕਿਹੜਾ ਹੋਇਆ ਹੈ। ਸਰਬ ਭਏ ਜਿਨਕੇ ਅਨੁਸਾਰੀ ਗੁਰੂ ਨਾਨਕ ਸਾਹਿਬ ਦੇ ਵੀ ਸਾਰੇ ਅਨੁਸਾਰੀ ਹੋਇਆ ਜੋ ਕਹਿੰਦੇ ਉਹੀ ਕਰੀ ਜਾਂਦੇ। ਮੈਂ ਕੀਨੀ ਇਹ ਰੀਤ ਪਰੇਖੀ ਕਹਿੰਦੇ ਸਾਥੀਓ ਦੋਸਤੋ ਮੈਂ ਇਹ ਜਿਹੜੀ ਰੀਤੀ ਇਸ ਤਰ੍ਹਾਂ ਦੀ ਕਹਿੰਦੇ ਪਰਖਣਾ ਕੀਤੀ ਹੋਈ ਭੇ ਸੇਵਕ ਸਭ ਦੇਖਾ ਦੇਖੀ ਕਹਿੰਦੇ ਦੇਖਾ ਦੇਖੀ ਇੱਕ ਦੂਸਰੇ ਦੁਕੇ ਗੁਰੂ ਨਾਨਕ ਦੇ ਸਿੱਖ ਸੇਵਕ ਜੇ ਬਣੇ ਫਿਰਦੇ ਚੱਲੇ ਕੁਚਾਲ ਚਾਲ ਨਿਜ ਤਿਆਗੀ ਆਏ ਲੋਕ ਜਿਹੜੇ ਗੁਰੂ ਨਾਨਕ ਦੀ ਖੋਟੀ ਚਾਲ ਉਹਦੇ ਵਿੱਚ ਚੱਲ ਪਏ ਹੈ ਕਹਿੰਦੇ ਆਪਣਾ ਜਿਹੜੀ ਚਾਲ ਦਿੱਤੀ ਇਹਨਾਂ ਨੇ ਛੱਡ ਦਿੱਤੀ ਮੁਸਲਮਾਨਾਂ ਤੇ ਹਿੰਦੂਆਂ ਨੇ ਇਹ ਬਿਦ ਮੋਹ ਭਲੀ ਨਹਿ ਲਾਗੀ ਇਸ ਤਰ੍ਹਾਂ ਦੀ ਜਿਹੜੀ ਕਹਿੰਦੇ ਜਿਹੜੀ ਵਿਧੀ ਜੀ ਜੁਗਤੀ ਜੀ ਮੈਨੂੰ ਤਾਂ ਚੰਗੀ ਨੀ ਚੱਲਦੀ ਹੈ ਵੀ ਆਪ ਗੁਰੂ ਨਾਨਕ ਸਾਹਿਬ ਗਲਤ ਰਸ ਚੱਲੇ ਲੋਕਾਂ ਨੂੰ ਚਲਾ ਰਹੇ ਹੈ। ਔਰਨ ਕੋ ਕਿਆ ਦੋਸ਼ ਲਾਵੋ ਇਹ ਕਹਿੰਦਾ ਸਾਥੀਓ ਮੈਂ ਹੋਰਨਾਂ ਵਿੱਚ ਬੜਾ ਕੀ ਦੋਸ਼ ਕੱਢਾਂ ਉਹਨਾਂ ਨੂੰ ਕੀ ਮਾੜਾ ਆਖਾਂ ਜਿਨ ਹੈ ਚਲਾਏ ਤਿੰਨ ਗਹਿ ਲਿਆਵੋ ਜਿਸ ਗੁਰੂ ਨਾਨਕ ਸਾਹਿਬ ਨੇ ਗਲਤ ਰਸਤੇ ਚਲਾਏ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਨੂੰ ਹੀ ਫੜ ਕੇ ਲਿਆਉਣਾ ਕਰ ਕੇ ਕੈਦ ਸੀਖ ਸ਼ੁਭ ਦੇਵ ਇਹ ਸਾਥੀਓ ਗੁਰੂ ਨਾਨਕ ਨੂੰ ਕਰਕੇ ਕੈਦ ਵਿੱਚ ਕਰਕੇ ਪਾ ਕੇ ਫਿਰ ਚੰਗੀ ਸਿੱਖਿਆ ਉਹਨਾਂ ਨੂੰ ਮੈਂ ਦੇਵਾਂਗਾ ਤੇ ਮਨ ਮਤੋ ਸਰਬ ਬਜ ਬਰ ਜੇ ਉਹਨਾਂ ਦੇ ਮਨ ਦਾ ਜਿਹੜਾ ਮਤ ਹੈ ਨਾ ਉਹ ਸਾਰਾ ਰੋਕਾਂ ਵੀ ਆ ਲੋਕਾਂ ਨੂੰ ਪੁੱਠੇ ਰਸਤੇ ਨਾ ਤੁਸੀਂ ਪਾਓ ਅਸ ਕਹਿ ਆਪਣੀ ਸਭਾ ਮਜਾਰੀ ਇਸ ਤਰ੍ਹਾਂ ਜਿੱਥੇ ਉਹ ਮੂਰਖਾਂ ਦੀ ਸਭਾ ਵਿੱਚ ਬੈਠਾ ਸੀ ਉੱਥੇ ਇਹਨੇ ਬਕਿਆ ਬਕਵਾਸ ਕੀਤਾ ਨਿਜ ਸੇਵਕ ਤਬ ਲੀਨ ਹਕਾਰੀ ਉਸੇ ਵੇਲੇ ਆਵਾਜ਼ ਜੀ ਮਾਰ ਕੇ ਆਪਣੇ ਨੌਕਰ ਚਾਕਰ ਨੂੰ ਸੱਦ ਲਿਆ ਇਸ ਨੇ ਕਹਿਓ ਤੁਰੰਗਨ ਪਰ ਅਬ ਜਾਈ ਲੱਗਿਓ ਨੌਕਰਾ ਘੋੜੀ ਉੱਪਰ ਹੁਣੇ ਕਾਠੀ ਜੀ ਪਾ ਕੇ ਪਾਏ ਜੀਨ ਆਨਾ ਇਹ ਥਾਈ ਜਿੱਥੇ ਮੈਂ ਬੈਠਾ ਨਾ ਸਭਾ ਵਿੱਚ ਇੱਥੇ ਘੋੜੀ ਤੇ ਕਾਠੀ ਜੀ ਪਾ ਕੇ ਲਿਆ ਬਈ ਸੁਣ ਤੋ ਦਾਸ ਲਿਆਇਓ ਤਤਕਾਲਾ ਮੇਰੇ ਘਰ ਦਾ ਜਿਹੜਾ ਨੌਕਰ ਚਾਕਰ ਸੀ ਸੁਣ ਕੇ ਕਾਠੀ ਜੀ ਪਾ ਕੇ ਬੜੀ ਛੇਤੀ ਘੋੜੀ ਲੈ ਆਇਆ ਲੱਗਿਓ ਚੜਨ ਜਿਸ ਦਰਪ ਵਿਸਾਲਾ ਜਿਸ ਕਰੋੜੀ ਮਲ ਖਤਰੀ ਨੂੰ ਬੜਾ ਹੰਕਾਰ ਸੀ ਕਹਿੰਦੇ ਜਦੋਂ ਰਕਾਬਾਂ ਜੇ ਪੈਰ ਜਾ ਪਾ ਕੇ ਉੱਪਰ ਚੜ੍ਹ ਲੱਗਿਆ ਭਲਾਕੀ ਜੀ ਮਾਰ ਕੇ ਦਿਓ ਰਕਾਬ ਵਿਖੇ ਪੱਗ ਜਬ ਹੀ ਕਹਿੰਦੇ ਉਹ ਰਕਾਬ ਦੇ ਵਿੱਚ ਪੈਰ ਜਾ ਇਹਨੇ ਦਿੱਤਾ ਰੱਖਿਆ ਸਬਲ ਤੁਰੰਗਨ ਫਰਕੀ ਤਬ ਹੀ ਕੁੜੀ ਜਿਹੜੀ ਬੜੀ ਬਦ ਸਹਿਦ ਸੀ ਉਹਨੇ ਫੁਰਕਾਟਾ ਜਾ ਮਾਰਿਆ ਨਹੀਂ ਸੰਭਾਰਿਓ ਤਿਹਸ਼ਿਨ ਖੱਤਰੀ ਨੀਤਾਂ ਨੂੰ ਉਛਰੀ ਜੀ ਇਹ ਖੱਤਰੀ ਕਹਿੰਦੇ ਇਹੋ ਜਿਹੀ ਸੀ ਤੇ ਸੰਭਾਲ ਨਹੀਂ ਸਕਿਆ ਗਿਰਿਓ ਤਾਂ ਧਰਨ ਪਰ ਪਗੀਆ ਉਤਰੀ। ਧਰਮ ਦੇ ਧਰਤੀ ਤੇ ਡਿੱਗ ਪਿਆ, ਨਾਲ ਹੀ ਪਗੜੀ ਡਿੱਗ ਪਈ, ਲੈ ਗਈ ਅਸੀਂ ਕਿਧਰ ਨੂੰ ਖਿਲਰ ਗਏ ਪਗਜੀ। ਲਖੇ ਉਕਸਾਨ ਹਿਰਦੇ ਮਹਿਤਾਹੂ। ਫਿਰ ਕਰੋੜੀ ਮਲ ਖਤਰੀ ਵੀ ਇਹ ਤਾਂ ਮਾੜਾ ਖੋਟਾ ਸਗਨੀ ਹੋਇਆ, ਮਨ ਵੀ ਜਾਣ ਲਿਆ। ਬਹੁਰਨ ਚੜਿਓ ਰਹਿਓ ਘਰ ਮਾਹੂ। ਫਿਰ ਉਦਣ ਤੱਕ ਦੇ ਕਰੀ ਰਿਹਾ ਨਹੀਂ ਚੜਿਆ ਘੋੜੀ ਤੇ ਦੂਜੀ ਵਾਰ। ਨਿਕਟ ਜਨਰ ਸਮਝਾਵਨ ਕੀਨੋ। ਜਿਹੜੇ ਕੋਲ ਸਿਆਣੇ ਲੋਕ ਸੀ ਉਹਨਾਂ ਨੇ ਖਤਰੀ ਨੂੰ ਸਮਝਾਉਣਾ ਕੀਤਾ। ਮਹਾਂਪੁਰਖ ਸ੍ਰੀ ਨਾਨਕ ਚੀਨੋ। ਉਹ ਕਰੋੜੀ ਮਲ ਖਤਰੀ, ਗੁਰੂ ਨਾਨਕ ਸਾਹਿਬ ਨੂੰ ਤੂੰ ਮਹਾਂਪੁਰਖ ਜਾਣ ਪਛਾਣ ਲੈ। ਕਰਿਓ ਨਿਰਾਦਰ ਸੁਣਤ ਨਕਾਈ। ਕਹਿੰਦੇ ਉਹਨਾਂ ਲੋਕਾਂ ਦਾ ਵੀ ਇਹਨੇ ਨਿਰਾਦਰੀ ਕੀਤਾ, ਅਪਮਾਨ ਕੀਤਾ, ਉਹਨਾਂ ਦੀ ਚੰਗੀ ਗੱਲ ਸਿਆਣੀ ਸੁਣਦੇ ਹੀ ਨਹੀਂ ਮੂਰਖ। ਕਹਿ ਕੇ ਗਾਹੋਂ ਭੋਰ ਕੋ ਜਾਈ। ਵੀ ਹੁਣ ਨੀ ਮੈਂ ਜਾਂਦਾ, ਕੱਲ ਨੂੰ ਸਵੇਰੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਮੈਂ ਫੜ ਲੈਣਾ ਹੈ। ਰਜਨੀ ਕਰ ਬਤੀਤ ਸੋ ਮੂਡਾ। ਇਸ ਤਰ੍ਹਾਂ ਮੂਰਖ ਨੇ ਕਹਿ ਕੇ ਉਹ ਜਿਹੜੀ ਰਾਤ ਆਈ ਉਹ ਤਾਂ ਬਤੀਤ ਜੀ ਕੀਤੀ ਹੈ। ਅਗਲੇ ਦਿਨ ਮੈਂ ਭਇਓ ਅਰੂਡਾ। ਅਗਲੇ ਦਿਨ ਕਹਿੰਦਿਆਂ ਕਹਿੰਦਾ ਫਿਰ ਘੋੜੀ ਤੇ ਚੜੀ ਗਿਆ ਇਹ। ਗਮਨੇ ਬ੍ਰਿੰਦ ਸੰਗ ਨਰ ਤਾਹੀ। ਗਮਨੇ ਬ੍ਰਿੰਦ ਸੰਗ ਨਰ ਤਾਹੀ। ਸਵੇਰੇ ਕਰੋੜੀ ਮਲ ਖਤਰੀ ਦੇ ਨਾਲ ਲਾਹੌਰ ਦੇ ਬੇਅੰਤ ਬੇਅੰਤ ਲੋਕ ਚਲੇ ਗਏ। ਆਵਤ ਭਏ ਸਰਬ ਮਗ ਮਾਹੀ। ਸਾਰੇ ਕਹਿੰਦੇ ਰਸਤੇ ਵਿੱਚ ਦੇ ਨਾਲ ਹੀ ਪਿੱਛੇ ਪਿੱਛੇ ਚਲੇ ਆ ਰਹੇ। ਸ੍ਰੀ ਪ੍ਰਭ ਰਹੇ ਕਿਤਕ ਜਬ ਦੂਰੀ। ਜਦੋਂ ਇੱਧਰ ਗੁਰੂ ਨਾਨਕ ਸਾਹਿਬ ਜੀ ਕੁਝ ਕੁ ਦੂਰ ਰਹਿ ਗਏ ਤਾਂ ਭਇਓ ਅੰਧ ਨਹਿ ਪਿਖਤ ਹਦੂਰੀ। ਕਰੋੜੀ ਮਲ ਖਤਰੀ ਅੰਨਾ ਹੋ ਗਿਆ, ਕਹਿੰਦੇ ਇਹਨੂੰ ਦਿਸਦਾ ਹੀ ਨਹੀਂ ਹੈ। ਗਰਭਹਾਨ ਭਾ ਪੀੜਾ ਵਿਆਪੀ। ਅਹੰਕਾਰ ਜਾ ਲੱਥ ਗਿਆ ਹੈ ਤੇ ਬੜੀ ਇਹਨੂੰ ਪੀੜਾ ਜੀ ਲੱਗੀ ਹੈ, ਬੇਅੰਤ ਗਰੀਬ ਹੋਈ ਹੈ। ਬੋਲ ਨਾ ਸਕਹਿ ਨਿੰਦ ਕਰ ਪਾਪੀ। ਹਾਂ, ਜਿਹੜਾ ਪਾਪੀ ਨਿੰਦਿਆ ਕਰਦਾ ਸੀ ਅੱਜ ਬੋਲ ਨਹੀਂ ਸਕਦਾ, ਜਵਾਨ ਹੀ ਨਹੀਂ ਚੱਲਦੀ ਹੈ। ਤਬ ਸਮਝਿਓ ਮਨ ਮੂਰਖ ਮਾਨੀ। ਜਿਹੜਾ ਮੂਰਖ ਤੇ ਮਾਨੀ ਹੰਕਾਰੀ ਹੈ, ਮਨ ਵੀ ਸਮਝ ਗਿਆ ਹੈ। ਦੀਰਘ ਕਲਾਵਾਨ ਗੁਣ ਖਾਨੀ। ਗੁਰੂ ਨਾਨਕ ਸਾਹਿਬ ਤਾਂ ਬੜੀਆਂ ਸ਼ਕਤੀਆਂ ਵਾਲਾ ਤੇ ਬੜਾ ਗੁਣਾਂ ਦੀ ਖਾਣ ਹੈ। ਲੋਕ ਬਹੋਰ ਰਹੇ ਮੁਝ ਤਾਈ। ਆਪਣੇ ਮਨ ਨੂੰ ਹੀ ਕਹਿੰਦਾ ਵੇਖ ਮੈਨੂੰ ਸਾਰੇ ਲੋਕ ਸਿਆਣੇ ਸਿਆਣੇ ਮੋੜ ਰਹੇ ਸੀ, ਰੋਕ ਰਹੇ ਸੀ। ਮਾਨੀ ਮੈਂ ਨਾ ਕਰੀ ਦੁਸ਼ਟਾਈ। ਮੈਂ ਏਡੀ ਦੁਸ਼ਟਾਈ ਕੀਤੀ ਉਹਨਾਂ ਲੋਕਾਂ ਦੀ, ਇੱਕ ਗੱਲ ਨੀ ਮੰਨਣਾ ਕੀਤੀ, ਪੁੱਠਾ ਹੀ ਬੋਲਿਆ, ਪੁੱਠਾ ਹੀ ਚੱਲਿਆ। ਬਹੁ ਨਾਰ ਕੋ ਜਹਿ ਕਹਿਓ ਨਾ ਭਾਵਤ। ਇਸ ਕਰਕੇ ਵੀ ਸਿਆਣੇ ਕਹਿੰਦੇ ਬਹੁਤੇ ਲੋਕਾਂ ਦਾ ਕਿਹਾ ਹੈ ਜਿਹਦੇ ਮਨ ਨੂੰ ਨੀ ਚੰਗਾ ਲੱਗਦਾ ਹੁੰਦਾ, ਨਹੀਂ ਮੰਨਦਾ ਹੁੰਦਾ ਹੈ। ਮਮ ਸਮਾਨ ਦੁੱਖ ਹੋਇਆ ਪਛਤਾਵਤ। ਜਿਵੇਂ ਮੈਨੂੰ ਦੁੱਖ ਹੋ ਰਿਹਾ ਹੈ ਤੇ ਪਛਤਾਉਣਾ ਹੈ, ਕਹਿੰਦੇ ਇਸੇ ਤਰ੍ਹਾਂ ਉਹ ਵੀ ਪਛਤਾਉਂਦੇ ਜਿਹੜਾ ਬਹੁਤੇ ਲੋਕਾਂ ਦਾ ਕਿਹਾ ਨਹੀਂ ਮੰਨਦੇ ਹੁੰਦੇ। ਗੁਣਤ ਬਸੂਰਤ ਗਮਨਤ ਜਬ ਹੀ। ਇਸ ਤਰ੍ਹਾਂ ਕਹਿੰਦੇ ਜਦੋਂ ਇਹ ਵਿਚਾਰਦਾ ਹੋਇਆ ਝੂਰਦਾ ਹੋਇਆ ਜਾਂਦਾ ਹੈ। ਨਿਰਖੀ ਨਰਨ ਨੈਣ ਗਤ ਤਬ ਹੀ। ਉਸੇ ਵੇਲੇ ਲੋਕਾਂ ਨੇ ਅੱਖਾਂ ਦੀ ਜਿਹੜੀ ਗਤੀ ਜੀ ਹਾਲਤ ਦੀ ਵੇਖ ਲਈ ਵੀ ਅੰਨਾ ਜਾ ਹੋਇਆ ਲੱਗਦਾ, ਡਿਗਡੋਲੇ ਜੇ ਖਾਂਦਾ ਲੱਗਦਾ ਹੈ। ਭਇਓ ਦੀਨ ਬੋਲਿਓ ਪਛਤਾਈ। ਉਸ ਵੇਲੇ ਕਰੋੜੀ ਮਤ ਬਹੁਤ ਦੀਨ ਆਈ, ਨਵਾਣਾ ਜਾ ਹੋਇਆ, ਪਛਤਾਉਂਦਾ ਹੋਇਆ ਬੋਲਿਆ। ਅਬ ਤਿੰਨ ਕੀ ਮੈਂ ਮਹਿਮਾ ਪਾਈ। ਇਹ ਵੀ ਲੋਕੋ ਹੁਣ ਬਈ ਗੁਰੂ ਨਾਨਕ ਸੀ ਸਿਮਾ ਵਡਿਆਈ ਮੈਂ ਜਾਣ ਪਾਈ ਹੈ। ਜਸ ਤੁਮ ਕਹਿਤ ਹੁਤੇ ਤਸ ਦੇਖਾ। ਇਸ ਤਰ੍ਹਾਂ ਦਾ ਗੁਰੂ ਨਾਨਕ ਵੀ ਮਹਾਨ ਹੈ, ਖੁਦਾ ਹੈ, ਰੱਬ ਹੈ। ਕਹਿੰਦੇ ਜਿਹੋ ਜਿਹਾ ਤੁਸੀਂ ਕਹਿੰਦੇ ਉਹ ਜਿਹਾ ਅੱਜ ਮੈਂ ਗੁਰੂ ਨਾਨਕ ਦੇਖ ਹੀ ਲਿਆ। ਭਇਓ ਅੰਧ ਮੈਂ ਕੀਨ ਪਰੇਖਾ। ਕਹਿੰਦੇ ਪਰ ਕਰ ਲਈ ਹੈ ਵੀ ਮੈਂ ਹੰਕਾਰ ਕਰਕੇ ਆਉਂਦਾ ਸੀ ਵੀ ਨੂੜ ਕੇ ਲਿਆਉਣੇ, ਮੈਂ ਤਾਂ ਅੰਨਾ ਹੋ ਗਿਆ। ਮਹਾਂਪੁਰਖ ਸੋ ਮਤ ਸਰ ਧਾਰੀ। ਇਹ ਜਿਹੜੇ ਗੁਰੂ ਨਾਨਕ ਸਾਹਿਬ ਮਹਾਨ ਮਹਾਂਪੁਰਖ ਸੀ, ਮੈਂ ਉਹਨਾਂ ਨਾਲ ਕਈ ਹੰਕਾਰੀ ਨੀ ਈਰਖਾ ਕੀਤੀ ਹੈ। ਤੇ ਕੋ ਫਲ ਪ੍ਰਾਪਤ ਦੁੱਖ ਭਾਰੀ। ਉਹਦਾ ਫਲ ਮੈਨੂੰ ਭਾਰੀ ਦੁੱਖ ਹੋ ਗਿਆ, ਮੈਂ ਦੋ ਅੱਖਾਂ ਤੋਂ ਅੰਨਾ ਹੋ ਗਿਆ ਅੱਜ। ਚੱਲ ਸਮੀਪ ਅੱਜ ਅਬ ਮੁਝ ਬਖਸ਼ਾਓ। ਸਿਆਣੇ ਲੋਕੋ ਮਹਾਰਾਜ ਦੇ ਕੋਲ ਚੱਲ ਕੇ ਮੈਨੂੰ ਕਹਿੰਦੇ ਬਖਸ਼ਾਓ ਨਾ ਤੂੰ। ਕਹੇ ਕਬੂਲ ਸੋ ਛਿਮਾ ਕਰਾਵੋ। ਜਿਹੜੇ ਕੋਈ ਖੋਟੇ ਬਚਨ ਕਹੇ ਹੈ ਉਹ ਵੀ ਮੇਰੇ ਕਰਾਵੋ, ਬਿੰਦੀ ਹੈਗੀ ਲੱਗੀ, ਸ਼ਿਮਾ ਕਰਾਵਾ। ਹਾਂ, ਇਸ ਤਰ੍ਹਾਂ ਮੈਂ ਮਾਫ ਕਰਾਵਾ। ਮੈਂ ਆਪ ਦਾਸ ਪਰੋ ਤਿੰਨ ਪਾਈ, ਮੈਂ ਉਹਨਾਂ ਦਾ ਦਾਸ ਹੈ, ਉਹਨਾਂ ਦੇ ਚਰਨੀ ਪਵਾਂਗਾ। ਹੋਵੋ ਸਿੱਖ ਰੱਖੈ ਸ਼ਰਨਾਈ, ਮੈਂ ਵੀ ਉਹਨਾਂ ਦਾ ਸਿੱਖ ਬਣਾਗਾ, ਹੋ ਜਾਵਾਂਗਾ, ਤੇ ਮਹਾਰਾ ਮੈਨੂੰ ਆਪਣੀ ਚਰਨ ਛਰਨ ਵੀ ਰੱਖ ਲੈਣ। ਸੁਣ ਕੇ ਨਰਨ ਸਰਬ ਸਮਝਾਇਓ, ਸੁਣ ਕੇ ਸਿਆਣੇ ਲੋਕਾਂ ਨੇ ਸਭ ਤਰ੍ਹਾਂ ਕਰਕੇ ਇਹਨੂੰ ਸਮਝਾਇਆ ਵਜਾਇਆ ਹੈ। ਅਬ ਤੋਂ ਪਤਾ ਆਪ ਨੇ ਪਾਇਓ, ਕਰੋੜੀ ਮਲ ਕਤਰੀ, ਹੁਣ ਤਾਂ ਤੂੰ ਪੂਰਾ ਪ੍ਰਤਿਆਵਾ ਪਾਈ ਲਿਆ ਨਾ। ਉਤਰ ਤੁਰੰਗਨ ਤੇ ਇਹ ਥਾਈ, ਇਸ ਕਰਕੇ ਕਰੋੜੀ ਮਲ ਇਸ ਥਾਂ ਤੋਂ ਘੋੜੀ ਤੋਂ ਹੇਠਾਂ ਉਤਰ ਕੇ, ਬੰਧਨ ਕਰ ਹੋ ਧਰਨ ਸਿਰ ਲਾਈ, ਧਰਤੀ ਤੇ ਸੀਸ ਲਾ ਕੇ ਇਥੋਂ ਖਤਰੀਆ ਮੱਥਾ ਟੇਕ ਗੁਰੂ ਨਾਨਕ ਸਾਹਿਬ ਜੀ ਨੂੰ। ਧਰ ਸ਼ਰਧਾ ਤੁਮ ਚੱਲ ਹੋ ਅਗਾਰੀ, ਸ਼ਰਧਾ ਧਾਰ ਕੇ ਫਿਰ ਤੂੰ ਅੱਗੇ ਕਹਿੰਦੇ ਪੈਦਲੀ ਚੱਲ ਨੰਗੇ ਪੈਰੀ, ਪਰ ਹੋ ਜਾਏ ਕਾ ਚਰਨ ਮਜਾਰੀ, ਨਾਨਕ ਸਾਹਿਬ ਦੇ ਚਰਨਾਂ ਤੇ ਜਾ ਕੇ ਟੈ ਪੈ, ਬਖਸ਼ਹਿਗੇ ਤੁਜ ਦੀਨ ਦਿਆਲਾ। ਨਾਨਕ ਸਾਹਿਬ ਤਾਂ ਗਰੀਬਾਂ ਤੇ ਦਿਆਲਤਾ ਕਰਨ ਵਾਲੇ, ਤੈਨੂੰ ਚੌਧਰੀ ਨੂੰ ਬਖਸ਼ ਦੇਣਗੇ। ਭਗਤ ਬਛਲ ਜਿਨ ਬਿਰਦ ਵਿਸਾਲਾ, ਭਗਤਾਂ ਨਾਲ ਬਛਲ ਕੀ ਪਿਆਰ ਕਰਨਾ, ਜਿਨ੍ਹਾਂ ਦਾ ਮਹਾਨ ਪਿਰਦਾ ਧਰਮ ਹੈ, ਨਿਜਮ ਪਰਣ ਹੈ, ਤਿਨ ਕੀ ਭਨੀ ਮਾਨ ਹਰ ਮਾਨਾ। ਉਹਨਾਂ ਦੀ ਗੱਲ ਕਹੀ ਹੋਈ ਇਹਨੇ ਕਹਿੰਦੇ ਮੰਨ ਲਈ ਹੈ, ਮਾਨ ਜਾ ਜਿਹੜਾ ਨਹੰਕਾਰ ਜਾ ਨਾਸ਼ ਕਰਤਾ ਛੱਡ ਦਿੱਤਾ ਹੈ। ਉਤਰਿਓ ਮਾਰਗ ਚਰਨ ਚਲਾਨਾ, ਮਾਨ ਜਾ ਜਿਹੜਾ ਸੀ ਲੈ ਗਿਆ, ਘੋੜੀ ਤੋਂ ਉਤਰਿਆ ਤੇ ਰਸਤੇ ਵਿੱਚ ਨੰਗੇ ਪੈਰੀ ਚੱਲਿਆ ਹੈ। ਨਮੋ ਕਰਹਿ ਪਗ ਪਗ ਹੋਇ ਦੀਨਾ, ਪੈਰ ਪੈਰ ਤੇ ਕਦਮ ਕਦਮ ਤੇ ਨਮਸਕਾਰਾਂ ਕਰਦੇ, ਬਹੁਤ ਮਨ ਵਿੱਚ ਆਈ ਨਵਾਣਾ ਹੋਇਆ। ਅਨਕ ਭਾਂਤ ਜਸ ਵਰਨਨ ਕੀਨਾ, ਜਾਂਦਾ ਜਾਂਦਾ ਅਨੇਕਾਂ ਤਰ੍ਹਾਂ ਦਾ ਮਹਾਰਾ ਦਸ ਜਸ ਕਰ ਰਿਹਾ ਹੈ। ਕਿਤਕ ਦੂਰ ਤੇ ਊਚ ਪੁਕਾਰਾ, ਜਦੋਂ ਕੁਝ ਕੁ ਦੂਰ ਰਹਿ ਗਏ ਫਿਰ ਉੱਚੀ ਦੇ ਕੇ ਇਹਨੇ ਪੁਕਾਰ ਕੀਤੀ, ਫਰਿਆਦ ਕੀਤੀ ਹੈ, ਸ਼ਿਮਹੋ ਸ਼ਿਮਹੋ ਮੈਂ ਦਾਸ ਤੁਮਾਰਾ, ਹੇ ਗੁਰੂ ਨਾਨਕ ਸਾਹਿਬ ਮੈਂ ਤੁਹਾਡਾ ਸਿੱਖ ਸੇਵਕ, ਮੈਨੂੰ ਮਾਫ਼ ਕਰ ਦਿਓ, ਮਾਫ਼ ਕਰ ਦਿਓ ਜੀ। ਮਸ਼ਕ ਗਰਬ ਖਗ ਪਤ ਸੋ ਧਰਈ, ਮੇਰੀ ਤਾਂ ਗੱਲ ਇਉਂ ਹੈ ਮਹਾਰਾਜ, ਮੱਛਰ ਜਿਹੜਾ ਹੈ ਨਾ ਗੁਰੂ ਦੇ ਮੂਹਰੇ ਹੰਕਾਰ ਜਾ ਕਰੇ, ਰੰਚ ਮੇਰ ਕੀ ਸਮਤਾ ਕਰੇ, ਇੱਕ ਧੂੜ ਦਾ ਕਿਣਕਾ ਜਾ ਹੋਵੇ, ਸਮੀਰ ਪਰਬਤੀ ਬਰਾਬਰੀ ਜੀ ਕਰੇ, ਆਪਣੋ ਤੇਜ ਦਿਖਾਏ ਟਟਾਨੋ, ਇਸੇ ਤਰ੍ਹਾਂ ਜਿਵੇਂ ਮਹਾਰਾਜ ਨਿੱਕਾ ਜਾ ਟਟਾਨਾ ਆਪਣਾ ਚਮਕਦਾ ਕੀ ਦਿਖਾਵੇ, ਵੀ ਮੈਂ ਵੀ ਬੜਾ ਚਾਨਣ ਕਰਦਾ, ਰੱਬ ਕੀ ਪ੍ਰਭਤਾ ਕਰ ਹੈ ਪਛਾਨੋ, ਇਸ ਤਰ੍ਹਾਂ ਵੀ ਸੂਰਜ ਦੀ ਬਰਾਬਰੀ ਜੀ ਕਰੇ, ਇਸ ਤਰ੍ਹਾਂ ਮੈਨੂੰ ਪਛਾਣ ਵੀ ਮੈਂ ਵੀ ਟਟਾਣੇ ਵਰਗਾ ਧੂੜ ਦੀ ਕਿਣਕੇ ਵਰਗਾ ਹੀ ਆ, ਜਾਂ ਇਸ ਤਰ੍ਹਾਂ ਮੱਛਰ ਵਰਗਾ ਹੀ ਆ, ਐਵੇਂ ਹੀ ਦਿਖਾਉਣਾ ਗਰੜ ਬਣ ਬਣ ਕੇ, ਜਾਂ ਸੂਰਜ ਦੇ ਤਲ ਇਸ ਤਰ੍ਹਾਂ ਸਮੇਰ ਪਰਬਤ ਵਾਂਗੂ ਬਣਦਾ ਭਾਰੀ ਹੰਕਾਰ ਵਿੱਚ, ਤਿਉ ਮਤ ਮੰਦ ਲਾਲਸਾ ਮੇਰੀ, ਇਸੇ ਤਰ੍ਹਾਂ ਭੈੜੀ ਮਤ ਮਾਰੇ ਨੀ ਮਾਰਾ, ਮੇਰੀ ਚਾਹਨਾ ਸੀ ਵੀ ਮੈਂ ਵੀ ਮਹਾਨ, ਮੁਖ ਤੇ ਨਿੰਦਾ ਕੀਨ ਕਨੇਰੀ, ਮਾਰਾ ਮੈਂ ਭੈੜੀ ਮਤ ਮਾਲੇ ਨੇ ਤੁਹਾਡੀ ਮੁਖ ਤੋਂ ਬੜੀ ਨਿੰਦਿਆ ਕੀਤੀ, ਅਪਰਾਧੀ ਮੈਂ ਪ੍ਰਭੂ ਤੁਮਾਰਾ, ਹੇ ਗੁਰੂ ਨਾਨਕ ਸਾਹਿਬ ਮਾਲ ਮੈਂ ਤੁਹਾਡੇ ਘਰ ਦਾ ਬਹੁਤ ਵੱਡਾ ਗੁਨਾਹੀ ਹਾਂ, ਬਖਸ਼ ਲੇ ਹੋ ਆਪ ਦੀਨ ਦਿਆਰਾ, ਮਾਰਾ ਗਰੀਬਾਂ ਤੇ ਦਿਆਲ ਕਰਨ ਵਾਲੇ ਮੈਨੂੰ ਵੀ ਬਖਸ਼ ਲਓ ਜੀ, ਹਿਰਦੇ ਬਸੂਰਤ ਅਸ ਮੁਖ ਭੋਗੈ ਹੈ ਬੋਲੈ ਹੈ, ਇਸ ਤਰ੍ਹਾਂ ਬੋਲਦਾ ਹਿਰਦੇ ਵਿੱਚ ਬਹੁਤ ਝੂਰਦਾ ਵੀ ਮੈਂ ਮਾਰਾ ਨੂੰ ਕਿਉਂ ਮਾੜਾ ਮਾੜਾ ਆਖਣਾ ਸੀ, ਡਗਮਗ ਪਗਮਗ ਚੱਲ ਤੇ ਉਹ ਡੋਲੈ ਹੈ, ਰਸਤੇ ਵਿੱਚ ਕਹਿੰਦੇ ਇਸ ਤਰ੍ਹਾਂ ਡੋਲਦਾ ਹੈ, ਤੇਰਾ ਜਿਹੜਾ ਪੈਰ ਜਾ ਲੜਕੜਾਉਂਦਾ ਹੈ, ਇੱਧਰ ਉੱਧਰ ਥਿੜਕਦਾ ਜਾ ਚੱਲਦਾ ਹੈ, ਇੱਕ ਨਾਲ ਗਹਿ ਕਰ ਤੇ ਕੋ ਹੱਥ, ਇੱਕ ਸਿਆਣੇ ਪੁਰਸ਼ ਨੇ ਹੱਥ ਜਿਹਾ ਫੜ ਕੇ ਆਪਣੇ ਹੱਥ ਵਿੱਚ, ਲੈ ਡਾਰਿਓ ਪੱਗ ਪਰ ਜਗ ਨਾਥਾ, ਤੇ ਗੁਰੂ ਮਹਾਰਾਜ ਜੀ ਬੈਠੇ ਉੱਥੇ ਲੈ ਕੇ ਇਹਨੂੰ ਕਹਿੰਦੇ ਪਾਇਆ ਚਰਨਾ ਤੇ, ਸ਼ਰਨ ਸ਼ਰਨ ਮੈਂ ਗਿਰਾ ਉਚਾਰੀ, ਆਪਣੇ ਮੁਖੋਂ ਇਹ ਕਰੋੜੀ ਮਲ ਖੱਤਰੀ ਨੇ ਕਿਹਾ, ਮੈਂ ਮਹਾਰਾਜ ਤੁਹਾਡੀ ਸ਼ਰਨਾ ਪੈਦਾ ਤੁਹਾਡੀ ਸ਼ਰਨਾ ਪਿਆ, ਪਰਿਓ ਰਹਿਓ ਸਮ ਦੰਡ ਅਗਾਰੀ, ਕਹਿੰਦਾ ਡੰਡੇ ਦੇ ਸਮਾਨ ਸਿੱਧਾ ਹੋ ਕੇ ਮਹਾਰਾਜ ਦੇ ਚਰਨਾਂ ਤੇ ਪਿਆ ਰਿਹਾ। ਕਰ ਬੇਨਤੀ ਬਹੁਤ ਘਿਗੇ ਆਇਓ, ਬਹੁਤ ਬੇਨਤੀਆਂ ਜੀਆਂ ਕੀਤੀਆਂ, ਬਹੁਤ ਅੱਕ ਗਿਆ, ਬਹੁਤੇ ਤਰਲੇ ਲੇਰਣੀਆਂ ਜੀਆਂ ਕਿੱਡੀਆਂ ਇਸ ਨੇ। ਬਹੁਰ ਨਾ ਉਪਰ ਸੀਸ ਉਠਾਇਓ, ਕੁਮਾਰੀ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਮੁੜ ਕੇ ਇਹਨੇ ਚੁੱਕਿਆ ਹੀ ਨੀ ਉਹ ਥਾਂ। ਕਿਰਪਾ ਨਿਧਾਨ ਤਾਸ ਗਤ ਦੇਖੀ, ਜੋ ਕਿਰਪਾ ਦੇ ਖਜ਼ਾਨੇ ਗੁਰੂ ਮਹਾਰਾਜ ਉਹਨਾਂ ਨੇ ਜਦੋਂ ਇਸ ਤਰ੍ਹਾਂ ਖਤਰੀ ਦੀ ਇਹ ਹਾਲਤ ਜੀ ਦੇਖੀ ਹੈ। ਕਰੁਣਾ ਉਪਜੀ ਹਿਰਦੇ ਵਿਸੇਖੀ, ਆਪ ਜੀ ਦੇ ਹਿਰਦੇ ਵਿੱਚ ਬਹੁਤ ਹੀ ਕਿਰਪਾ ਪੈਦਾ ਹੋਇਆ ਹੀ ਹੈ। ਕਹਿਓ ਉੱਠੋ ਖੋਲੋ ਨਿਜ ਲੋਚਨ, ਮਹਾਰਾਜ ਕਹਿੰਦੇ ਵੀ ਕਰੋੜੀ ਮਲ ਕਤਰੀ ਉੱਠ ਖੜਾ ਹੋ, ਆਪਣੇ ਅੱਖਾਂ ਨੂੰ ਖੋਲ, ਮਨ ਸੋਚਨ ਸਭ ਕਰ ਹੋ ਵਿਮੋਚਨ, ਜਿਹੜੀਆਂ ਸੋਚਾਂ ਸਾਰੀਆਂ ਖਤਮ ਕਰ ਦੇ। ਕਿਰਪਾ ਯੁਕਤ ਬਾਣੀ ਕੋ ਸੁਣ ਕੇ, ਕਿਰਪਾ ਮੇਰ ਦੇ ਸਖਤ ਆਪ ਜੀ ਦੇ ਬਚਨ ਬਾਣੀ ਸੁਣ ਕੇ ਇਸਨੇ ਉੱਠ ਬੈਠਿਓ ਬਖਸ਼ਿਓ ਨਿਜ ਗੁਣ ਕੈ, ਮੈਂ ਬਖਸ਼ਿਆ ਗਿਆ ਆਪਣੇ ਆਪ ਨੂੰ ਬਖਸ਼ਿਆ ਹੋਇਆ ਵਿਚਾਰ ਕੇ ਉੱਠ ਕੇ ਬੈਠ ਗਿਆ ਏ। ਨੀਕੇ ਲਗਿਓ ਬਿਲੋਕਨ ਤੈਸੇ, ਹਾਂ ਜਿਵੇਂ ਪਹਿਲਾਂ ਕਹਿੰਦੇ ਇਹਨੂੰ ਦਿਸਦਾ ਸੀ ਉਸੇ ਤਰ੍ਹਾਂ ਚੰਗੀ ਤਰ੍ਹਾਂ ਫੇਰੇ ਵੇਖਣ ਲੱਗ ਪਿਆ। ਹੁਤੀ ਅਗਾਰੀ ਦ੍ਰਿਸ਼ਟ ਸੋ ਜੈਸੇ, ਜਿਸ ਤਰ੍ਹਾਂ ਅੱਖਾਂ ਦੀ ਨਿਗਾਹ ਪਹਿਲਾਂ ਸੋਹਣੀ ਸੀ ਉਸੇ ਤਰ੍ਹਾਂ ਫੇਰ ਹੋਏ ਆਈ। ਹੱਥ ਬੰਦ ਦੁਆ ਹੈ ਕਰ ਠੰਡੋ, ਉਸ ਵੇਲੇ ਦੋਵੇਂ ਹੱਥ ਜੋੜੇ ਕਰੋੜੀ ਮਲ ਉੱਠ ਕੇ ਖੜਾ ਹੋ ਗਿਆ। ਬੋਲਿਓ ਹਿਰਦੇ ਪ੍ਰੇਮ ਬਹੁ ਵਾਢੋ, ਹਿਰਦੇ ਵਿੱਚ ਬਹੁਤਾ ਪ੍ਰੇਮ ਵਧੇ ਵਧਿਆ ਹੋਇਆ ਤਿਉਂ ਮੁਖੋਂ ਬੋਲਿਆ। ਕਿਰਪਾ ਧਾਰ ਢਿੱਗ ਆਪਣੇ ਪਾਇਨ, ਗੁਰੂ ਨਾਨਕ ਸਾਹਿਬ ਜੀ ਕਿਰਪਾ ਧਾਰ ਦੇ, ਕਿਰਪਾ ਕਰਦੇ ਆਪਣੇ ਚਰਨਾਂ ਦੇ ਕੋਲ। ਪ੍ਰਭ ਜੀ ਲੀਜੈ ਮੋਰ ਉਪਾਇ, ਮਹਾਰਾਜ ਚਰਨਾਂ ਵਿੱਚ ਹੀ ਰੱਖੋ ਤੇ ਮੇਰੇ ਕੋਲੋਂ ਮਹਾਰਾ ਆਪਣੇ ਪੇਟਾ ਵੀ ਲਓ ਜੀ। ਜਹ ਬੈਠੇ ਇਹ ਸੁੰਦਰ ਅਵਨੀ, ਇਹ ਗੁਰੂ ਨਾਨਕ ਸਾਹਿਬ ਜਿੱਥੇ ਤੁਸੀਂ ਹੁਣ ਇਹ ਚੌਂਕੜਾ ਮਾਰ ਕੇ ਬੈਠੇ ਹੋ, ਧਰਤੀ ਬੜੀ ਸੋਹਣੀ ਸੁੰਦਰ ਹੈ। ਧਰਮਸ਼ਾਲਾ ਕੀ ਜੈ ਰਵਨੀ, ਮੇਰੇ ਪਾਸੋਂ ਮਹਾਰਾ ਲੈ ਕੇ ਤੇ ਸੋਹਣੀ ਧਰਮ ਦੀ ਜਗ੍ਹਾ ਬਣਾਓ ਜੀ। ਆਪਣੋ ਗ੍ਰਾਮ ਵਸਾਏ ਨਿਰਾਰਾ, ਇੱਥੇ ਮਹਾਰਾ ਆਪਣਾ ਬਖਰਾ ਤੁਸੀਂ ਨਗਰ ਵਸਾ ਲਓ। ਸਿੱਖ ਸੰਤਨ ਕੋ ਦੇਹੋ ਹਾਰਾ, ਇੱਥੇ ਮਹਾਰਾ ਰਹਿ ਕੇ ਲੰਗਰ ਜਲਾਓ, ਆਏ ਗਿਆ ਸਾਧੂਆਂ ਸੰਤਾਂ ਸਿੱਖਾਂ ਨੂੰ ਭੋਜਨ ਦਿਓ। ਆਪਣੇ ਨਾਮ ਪਰ ਨਾਮ ਧਰੀਜੈ, ਨਗਰ ਵਸਾ ਕੇ ਆਪਣੇ ਨਾਮ ਉੱਪਰ ਵੀ ਗੁਰੂ ਨਾਨਕ ਨਗਰ ਹੈ, ਉਹ ਨਾਂ ਦਾ ਨਾਮ ਰੱਖੋ। ਭੇਟ ਲੇਹ ਕਿਰ ਤਾਰਥ ਕੀ ਜੈ, ਮੇਰੇ ਪਾਸੋਂ ਮਹਾਰਾ ਇਸ ਤਰ੍ਹਾਂ ਇਹ ਜ਼ਮੀਨ ਦੀ ਭੇਟਾ ਲੈ ਕੇ ਮੈਨੂੰ ਸਫਲ ਨਖਲ ਕਰ ਦਿਓ ਜੀ। ਗੁਰ ਕਹਿ ਜੇ ਤਵ ਅਸ ਮਨ ਮਾਹੀ, ਗੁਰੂ ਮਹਾਰਾ ਕਹਿੰਦੇ ਵੀ ਕਰੋੜੀ ਮਲ ਖਤਰੀ, ਜੇ ਤੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਖਾਹਿਸ਼ ਹੈਗੀ, ਕਰੋ ਸੇਵ ਵਰਜਤ ਕੋ ਨਾਹੀ, ਸੰਗਤ ਦੀ ਸੇਵਾ ਤੂੰ ਵੀ ਕਰ ਲਾ, ਤੈਨੂੰ ਕੋਈ ਨੀ ਰੋਕਦਾ। ਸਤ ਸੰਗਤ ਕੋ ਹੋਇ ਵਿਸਰਾਮ, ਜਦੋਂ ਧਰਮਸ਼ਾਲਾ ਬਣ ਜਾਏਗੀ, ਚੰਗੀ ਸਤਸੰਗਤ ਦਾ ਇੱਥੇ ਵਿਸਰਾਮ ਬਣ ਜਾਏਗਾ, ਆਰਾਮ ਕਰਨ ਵਾਲਾ ਟਿਕਾਣਾ ਹੋ ਜਾਏ। ਮਿਲ ਕਰ ਸਿਮਰਾਂਗੇ ਹਰ ਨਾਮਾ, ਇੱਥੇ ਧਰਮਸ਼ਾਲਾ ਵਿੱਚ ਮਿੜ ਕੁਲ ਕੇ ਗੁਰਸਿੱਖ ਵਾਹਿਗੁਰੂ ਦਾ ਨਾਮ ਸਿਮਰਿਆ ਕਰਨਗੇ। ਤਬ ਖਤਰੀ ਨਿਜ ਮਨ ਜੋ ਪਠਾਏ, ਹਾਂ ਮਹਾਰਾਜ ਨੇ ਜਦੋਂ ਕਿਹਾ ਤਦੋਂ ਇਹ ਕਰੋੜੀ ਮਲ ਖਤਰੀ ਨੇ ਆਪਣੇ ਨੌਕਰ ਚਾਕਰ ਜੇ ਭੇਜੇ ਹਨ, ਘਰ ਕੇ ਕਰਨ ਹਾਰ ਬੁਲਵਾਏ, ਜਿਹੜੇ ਆ ਮਕਾਨ ਜੇ ਤਿਆਰ ਕਰਨ ਵਾਲੇ ਉਹਨਾਂ ਨੂੰ ਬੁਲਾ ਲਿਆ ਸਦ ਲਿਆ, ਹੇਠਾਂ ਤੂਰਨ ਕੀਨ ਤਿਆਰੀ, ਉਸੇ ਬੜੀ ਛੇਤੀ ਕਹਿੰਦੇ ਉਹ ਟੱਕ ਲਾਉਣ ਦੀ ਤਿਆਰੀ ਕਰ ਲਈ ਹੈ। ਆਨ ਵਸਾਏ ਬਹੁ ਨਰ ਨਾਰੀ, ਮਕਾਨ ਜੇ ਬਣ ਗਏ ਹੈ ਤੇ ਬਹੁਤੇ ਲੋਕਾਂ ਨੂੰ ਲਿਆ ਲਿਆ ਕੇ ਵਸਾਇਆ ਹੈ। ਸ੍ਰੀ ਕਰਤਾਰਪੁਰਾ ਧਰ ਨਾਮੂ, ਉਸ ਵੇਲੇ ਇਸ ਨਗਰ ਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਨਾਮ ਰੱਖਿਆ ਗਿਆ। ਧਰਮਸਾਲ ਇੱਕ ਰਚ ਅਬਰਾਮੂ, ਇਸ ਕਰਤਾਰਪੁਰ ਦੇ ਵਿੱਚ ਇੱਕ ਸੋਹਣੀ ਧਰਮਸਾਲਾ ਰਚੀ ਬਣਾਈ ਹੈ। ਕਰ ਬੇਨਤੀ ਸਤਿਗੁਰੂ ਅਗਾਰੀ, ਉਸ ਤੋਂ ਬਾਅਦ ਕਰੋੜੀ ਮਲ ਖੱਤਰੀ ਨੇ ਸਤਿਗੁਰੂ ਅੱਗੇ ਬੇਨਤੀ ਜੋਦਲੀ ਕਰਕੇ, ਲੈ ਕਰ ਗਮਨਿਓ ਤਾਂ ਹਿਮਜਾਰੀ, ਉਹ ਧਰਮਸਾਲਾ ਬਣਵਾਈ ਉੱਥੇ ਲੈ ਕੇ ਚੱਲਿਆ ਸਤਿਗੁਰਾਂ ਨੂੰ। ਬਹੁਤ ਸੁੰਦਰ ਪਰ ਅੰਕ ਡਸਾਇਓ। ਧਰਮਸ਼ਾਲਾ ਵਿੱਚ ਬੜਾ ਸੋਹਣਾ ਇੱਕ ਪਣਗ ਡਾਇਆ ਇਸ ਨੇ, ਉੱਪਰ ਰੁਚਰੇ ਵਿਛਾਉਣਾ ਛਾਇਓ। ਪਣਗ ਦੇ ਉੱਪਰ ਸੋਹਣੀ ਜਿਹੜੀ ਵਿਛਵਾਈ ਜੀ ਕਰਵਾਈ ਹੈ, ਤਹਾਂ ਬਿਠਾਏ ਭਾਉ ਕਰ ਭਾਰੀ। ਬਹੁਤਾ ਪ੍ਰੇਮ ਕਰਕੇ ਉਸ ਪਣਗ ਉੱਪਰ ਸਤਿਗੁਰੂ ਨੂੰ ਬਿਠਾਇਆ ਇਸ ਨੇ, ਦੀਪ ਜਗਾਏ ਆਰਤੀ ਉਤਾਰੀ। ਘਿਓ ਦੇ ਦੀਵੇ ਚ ਜਗਾ ਕੇ ਫਿਰ ਆਰਤੀ ਕੀਤੀ ਹੈ। ਜੈ ਜੈ ਗੁਰ ਭਗਤਨ ਸੁਖਕਾਰੀ। ਹੇ ਭਗਤਾਂ ਨੂੰ ਸਿੱਖ ਦੇਣ ਵਾਲੇ ਗੁਰੂ ਨਾਨਕ ਸਾਹਿਬ, ਤੁਹਾਡੀ ਜੈ ਹੋਵੇ, ਤੁਹਾਡੀ ਜੈ ਜੈਕਾਰ ਹੋਵੇ। ਅਸੁਰ ਸੰਘਾਰਨ ਵੇਦ ਉੱਚਾ ਉਵਾਰੀ। ਮਹਾਰਾਜ ਤੁਸੀਂ ਵੇਦਾਂ ਦਾ ਬਚਾਅ ਕਰਨ ਵਾਲੇ ਹੋ, ਤੁਸੀਂ ਦੈਂਤਾਂ ਦੇ ਮਾਰਨ ਵਾਲੇ ਹੋ। ਰਾਵਣ ਮਰਦਨ ਕੰਸ ਕੁਸ਼ਦਨ, ਰਾਵਣ ਨੂੰ ਮਾਰਨ ਵਾਲੇ ਵੀ ਤੁਸੀਂ ਹੋ, ਰਾਮ ਰੂਪ ਹੋ ਕੇ ਕੰਸ ਨੂੰ ਵੀ ਨਾਸ਼ ਕਰਨ ਵਾਲੇ ਹੋ, ਕ੍ਰਿਸ਼ਨ ਰੂਪ ਹੋ ਕੇ। ਤੂੰ ਨਰ ਸਿੰਘ ਬਾਲੀ ਉਰ ਭੇਦਨ, ਮਹਾਰਾ ਹਰਨਾਕਸ਼ ਨੂੰ ਮਾਰਨ ਵਾਲੇ ਨਰਸਿੰਘ, ਹਰਨਾਕਸ਼ ਦੀ ਰਾਜ ਦੀ ਰੱਖਿਆ ਕਰਨ ਲਈ ਜਿਹੜਾ ਸੁਗਰੀਵ ਦਾ ਵੱਡਾ ਭਰਾ ਬਾਲੀ ਸੀ, ਉਹਦੇ ਹਿਰਦੇ ਨੂੰ ਛਾਤੀ ਨੂੰ ਬਿੰਨਣ ਵਾਲੇ ਰਾਮ ਰੂਪੀ ਤੁਸੀਂ ਹੋ। ਮੈਂ ਕੱਲ ਬਹੁਤ ਖਤਾ ਤੁਮ ਕੀਨੀ, ਮੈਂ ਮਾਰਾ ਮੂਰਖ ਨੇ ਤੁਹਾਡੀ ਬਹੁਤ ਵੱਡੀ ਬਜਰ ਗਲਤੀ ਕੀਤੀ ਹੈ। ਤਰਾਹੇ ਤਰਾਹੇ ਬਖਸ਼ੋ ਵਰ ਦੀਨੀ, ਮਾਰਾ ਰੱਖਿਆ ਕਰੋ, ਰੱਖਿਆ ਕਰੋ, ਮੈਨੂੰ ਵਰ ਦੇ ਕੇ ਬਖਸ਼ ਦਿਓ ਜੀ। ਭਗਤਮ ਹਰਨ ਹਰਨ ਭਾਨ ਗੁਰ ਜਨ ਲਖ, ਇਸੇ ਪਾਪਾਂ ਰੂਪੀ ਜਿਹੜਾ ਹਨੇਰਾ ਇਸ ਨੂੰ ਨਾਸ਼ ਕਰਨ ਵਾਲੇ ਭਗਤ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਕਹਿੰਦੇ ਸੂਰਜ ਸਮਾਨ ਜਾਣਿਆ ਹੋਇਆ, ਨਾਮ ਸਲਲ ਤਿੰਨ ਕਹਿ ਕਰ ਮਨ ਝਖ, ਨਾਮ ਰੂਪੀ ਜਿਹੜਾ ਜਲ ਹੈ ਉਸਦਾ ਮਨ ਆਪਣੇ ਮਨ ਨੂੰ ਕਹਿੰਦੇ ਮੱਛ ਬਣਾਇਆ ਹੋਇਆ, ਮੈਨੂੰ ਵੀ ਬਣਾਓ ਮਹਾਰਾਜ। ਜਗ ਗੁਰ ਬਚਨ ਸੁਣੇ ਜਬ ਐਸੇ, ਗੁਰੂ ਮਹਾਰਾਜ ਨੇ ਇਸ ਤਰ੍ਹਾਂ ਜੋ ਸੰਸਾਰ ਦੇ ਗੁਰੂ ਹੈ, ਕਰੋੜੀ ਮਲ ਦੇ ਸ਼ਰਧਾ ਦੇ ਬਚਨ ਸੁਣੇ, ਗਏ ਕਪਾਟ ਖੂਲ ਦਰ ਜੈਸੇ, ਫੇਰ ਕੀਤੀ ਉਸੇ ਵੇਲੇ ਜਿਹੜੇ ਪੰਚ ਕੋਥਾਂ ਦੇ ਕਖਤੇ ਸੀ ਉਹ ਇਸ ਤਰ੍ਹਾਂ ਖੁੱਲ ਗਏ। ਭਗਤ ਦਾਨ ਕਹਿ ਦੇ ਗੁਰਦੀਨੀ, ਗੁਰੂ ਮਹਾਰਾਜ ਨੇ ਭਗਤੀ ਦਾ ਜਿਹੜਾ ਦਾਨ ਹੈ ਉਹ ਕਹਿ ਕੇ ਦੇ ਦਿੱਤਾ ਹੈ, ਤੇ ਇਸ ਤਰ੍ਹਾਂ ਸਿੱਖਿਆ ਦੇ ਦਿੱਤੀ ਹੈ। ਲੈ ਵਾਰ ਓਮਗ ਸੇਵ ਬਹੁ ਕੀਨੀ, ਮਹਾਰਾਜ ਤੋਂ ਵਰ ਲੈ ਕੇ ਤੇ ਬਹੁਤ ਖੁਸ਼ ਹੋ ਕੇ ਬੜੀ ਸੇਵਾ ਫਿਰ ਕੀਤੀ ਹੈ। ਇਸ ਪ੍ਰਕਾਰ ਕੀ ਸੇਵਾ ਕਰਕੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸੇਵਾ ਟਹਿਲ ਕਰੋੜੀ ਮਲ ਖਤਰੀ ਕਰ ਕਰਾ ਕੇ ਰਹੇ ਹੋ, ਕਿਤਕ ਦਿਨ ਪ੍ਰੇਮ ਸੋ ਧਰ ਕੇ, ਪ੍ਰੇਮ ਧਾਰ ਕੇ ਕੁਝ ਕੁ ਦਿਨ ਹੋਰ ਹਜ਼ੂਰੀ ਵਿੱਚ ਰਿਹਾ ਹੈ। ਮੇਰ ਜਾਏ ਪੁਨ ਗਯੋ ਲਾਹੌਰਾ, ਫੇਰ ਮਹਾਰਾਜ ਦੀ ਆਗਿਆ ਲੈ ਕੇ ਲਾਹੌਰ ਸ਼ਹਿਰ ਵੱਲ ਨੂੰ ਹੀ ਚਲਾ ਗਏ। ਪਸਰਿਓ ਜਸ ਵਿਸਾਲ ਚੋਂ ਹੋਰਾ, ਲਾਹੌਰ ਸ਼ਹਿਰ ਦੇ ਵਿੱਚ ਵੀ ਤੇ ਇੱਧਰ ਉੱਧਰ ਨਗਰਾਂ ਵਿੱਚ ਵੀ ਮਹਾਰਾਜ ਦਾ ਬੜਾ ਜਸ ਫੈਲਿਆ, ਵੀ ਜਿਹੜਾ ਵੱਡਾ ਹੰਕਾਰੀ ਸੀ, ਸ਼ਾਬੀ ਕਬਾਬੀ, ਗੁਰੂ ਨਾਨਕ ਦਾ ਨਿੰਦਕ ਸੀ ਨਾ ਕਰੋੜੀ ਮਲ ਖੱਤਰੀ, ਉਹ ਵੀ ਇੰਨਾ ਹੋ ਗਿਆ ਸੀ। ਉਹ ਹੁਣ ਗੁਰੂ ਨਾਨਕ ਸਾਹਿਬ ਦਾ ਸਿੱਖ ਸਜ ਗਿਆ, ਮਹਾਰਾਜ ਨੂੰ ਜ਼ਮੀਨ ਵੀ ਉਹਨੇ ਦਾਨ ਕਰਤੀ, ਧਰਮਸ਼ਾਲਾ ਵੀ ਬਣਾ ਦਿੱਤੀ ਹੈ, ਉੱਥੇ ਲੰਗਰ ਚੱਲ ਰਿਹਾ, ਕੀਰਤਨ ਹੋ ਰਹੇ ਹੈ। ਇਸ ਤਰ੍ਹਾਂ ਹਰ ਪਾਸੇ ਗੁਰੂ ਮਹਾਰਾਜ ਦਾ ਜਸ ਫੈਲ ਰਿਹਾ ਹੈ, ਮਹਿਮਾ ਵਡਿਆਈ ਫੈਲ ਰਹੀ ਹੈ। ਉਸ ਨੂੰ ਸੁਣ ਸੁਣ ਕੇ ਜਿਵੇਂ ਕਰਤਾਰਪੁਰ ਸਾਹਿਬ ਵਿੱਚ ਬੇਅੰਤ ਬੇਅੰਤ ਫਿਰ ਸਿੱਖ ਜਿੱਥੇ ਬੰਨ ਬੰਨ ਕੇ ਆਉਣ ਲੱਗ ਪਏ, ਜਿੱਥੇ ਜਿਵੇਂ ਗੁਰੂ ਮਹਾਰਾਜ ਨੇ ਖੇਤੀਬਾੜੀ ਦਾ ਕੰਮ ਜਿਹਾ ਸ਼ੁਰੂ ਕਰਵਾਇਆ ਸੀ, ਲੰਗਰ ਚਲਾਇਆ ਸੀ, ਉਹ ਪ੍ਰਸੰਗ ਬਾਕੀ ਰਹਿੰਦਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਜੀ। ਇਸ ਪ੍ਰਕਾਰ ਕੀ ਸੇਵਾ ਕਰਕੇ ਰਹੇ ਹੋ, ਕਿਤਕ ਦਿਨ ਪ੍ਰੇਮ ਸੋ ਧਰ ਕੇ, ਲੇ ਰਜਾਏ ਪੁਨ ਗਯੋ ਲਾਹੌਰਾ, ਪਸਰਿਓ ਜਸ ਵਿਸਾਲ ਚਹੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁੱਤ ਹੇ ਪਾਰ ਅਵਨਾਸੀ ਅਗਨ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, हे संगी हे निरंकार हे निर्गुण सब टेक हे गोविंद हे गुण निदान जंके सदा भवेक हे अपरंपर हर हरे हैपी होवनहार हे संता कै सदा संग निदाराया धार हे ठाकुर हों दास रो मैं निर्गुण गुण नहीं को नानक दीजै नाम दान रखो ही परो आए प्रभ शरणांगति कृपा निध दयाल एक अखर हर मन वसत नानक होत निहाल वाहिगुरु नाम जहाज है चढ़े सो चरे पार जो सरदा कर सेवन दे गुरु पारे उतारन हार जो सरदा कर सेवन दे गुरु पारे उतारन हार तुम ठाकुर तुम Thank you.